ਤੇਰੇ ਹਰ ਗੋਬਿੰਦ ਹਰੇ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿੱਥੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਸਵੈਯਾ ਜਾਨਤ ਹੈ ਮਹਿਮਾ ਅਹਸੇਖ ਸੋ ਨਾਮਹਿ ਕੀ ਪਰਤਾਪ ਵਡਾਈ ਸੈਲਨ ਕਾਨਨ ਸੋ ਧਰਨੀ ਪਰਸੂਨਹਿ ਜੋ ਜਿਨ ਸੀਸ ਉਠਾਈ ਨਾਮ ਮਹਾਤਮ ਸ਼ੰਕਰ ਜਾਨਤ ਕੰਠ ਹਲਾਹਲ ਲੀਨ ਪਚਾਈ ਆਤਮ ਭੂਗਲ ਰੀਤ ਪਛਾਨਤ ਜਾਂ ਬਲ ਸੋਂ ਪਰਪੰਚ ਬਨਾਈ ਜਾਨਤ ਹੈ ਮਹਿਮਾ ਅਹਸੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਖਸ਼ਿਸ਼ ਤੇ ਰਹਿਤ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਕੁਝ ਕੁ ਸਮਾਂ ਗੁਰੂ ਕਾ ਇਤਿਹਾਸ ਜੋ ਕੁਝ ਦਿਨਾਂ ਤੋਂ ਮੁੜ ਤੋਂ ਆਪਾਂ ਪ੍ਰਾਰੰਭ ਕੀਤਾ ਹੈ ਉਹਦੇ ਵਿੱਚੋਂ ਹੀ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਸਤਿਗੁਰਾਂ ਦੇ ਮਹਿਮਾ ਦੇ ਮੰਗਲ ਕੀਤੇ ਉਹ ਪੜ੍ਹੇ ਸੁਣੇ ਵਿਚਾਰੇ ਇਸੇ ਤਰ੍ਹਾਂ ਜਿਨ੍ਹਾਂ ਦੇ ਪਾਸੋਂ ਇਹ ਕਵੀ ਸੰਤੋਖ ਸਿੰਘ ਇਤਿਹਾਸ ਦੇ ਕਰਤਾ ਨੇ ਗੁਰਮਤਿ ਵਿੱਦਿਆ ਪੜ੍ਹੀ ਬ੍ਰਹਮ ਵਿੱਦਿਆ ਹਾਸਿਲ ਕੀਤੀ ਭਾਈ ਸੰਤ ਸਿੰਘ ਜੀ ਜੋ ਹਰਿਮੰਦਰ ਸਾਹਿਬ ਦੇ ਕਥਾਵਾਚਕ ਅਤੇ ਹੈਡ ਗ੍ਰੰਥੀ ਦੀ ਸੇਵਾ ਸੰਭਾਲ ਕਰਨ ਵਾਲੇ ਸਨ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀ ਕਿਸ ਤਰ੍ਹਾਂ ਦੇ ਨੇਕ ਪੁਰਸ਼ਨ ਅਤੇ ਧੀਰਧਾਰੀ ਸਨ ਅਤੇ ਹਮੇਸ਼ਾ ਭਜਨ ਸਰਵਣ ਕਰਨ ਵਿੱਚ ਹੀ ਕਰਨਾ ਜਿਨ੍ਹਾਂ ਦਾ ਮੁੱਖ ਕੰਮ ਸੀ ਅਤੇ ਚਿੱਤ ਦੀ ਬਿਰਤੀ ਨੂੰ ਜਿਨ੍ਹਾਂ ਨੇ ਆਪਣਾ ਨਾਮ ਹੀ ਬਣਾਇਆ ਹੋਇਆ ਹੈ ਨਾਮ ਵਿੱਚ ਹੀ ਚਿੱਤ ਬਿਰਤੀ ਜੁੜੀ ਰਹਿੰਦੀ ਸੀ ਨਾਮ ਵਿੱਚ ਹੀ ਲਿਵਲਾਈ ਰੱਖਦੇ ਸਨ ਐਸੇ ਮੇਰੇ ਬ੍ਰਹਮ ਵਿਦਿਆ ਦੇ ਦਾਤੇ ਜਿਹੜੇ ਭਾਈ ਸੰਤ ਸਿੰਘ ਜੀ ਉਸਤਾਦ ਹੈ ਉਹਨਾਂ ਨੂੰ ਵੀ ਮੈਂ ਸਤਿਗੁਰਾਂ ਤੋਂ ਬਾਅਦ ਨਮਸਕਾਰ ਕਰਦਾ ਹਾਂ, ਜਿਨ੍ਹਾਂ ਦੀ ਕਿਰਪਾ ਰਹਿਮਤ ਦਾ ਸਦਕਾ ਇਹ ਗੁਰੂ ਕਾ ਇਤਿਹਾਸ ਲਿਖਣ ਦੇ ਮੈਂ ਯੋਗ ਬਣਿਆ ਹਾਂ। ਵਿਦਿਆ ਦਾਤੇ ਦੀ ਮਹਿਮਾ ਦਾ ਮੰਗਲ ਕਰਕੇ ਉਦੋਂ ਬਾਅਦ ਜਿਹੜਾ ਗੁਰਮੰਤਰ ਵਾਹਿਗੁਰੂ ਹੈ ਜੋ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਛਕਣ ਤੋਂ ਬਾਅਦ ਹਾਸਲ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿੱਥੇ ਗਏ ਵਾਹਿਗੁਰੂ ਨਾਮ ਜਪਾਇਆ, ਬਾਕੀ ਦਸ ਜਾਮੇ ਵੀ ਨਾਮ ਦਾ ਹੀ ਪ੍ਰਚਾਰ ਕਰਦੇ, ਨਾਮ ਹੀ ਜਪਾਉਂਦੇ ਰਹੇ। ਵਾਹਿਗੁਰੂ ਜਿਹੜਾ ਨਾਮ ਹੈ ਸਭ ਤੋਂ ਮਹਾਨ ਹੈ, ਸ਼੍ਰੋਮਣੀ ਹੈ। ਉਹ ਨਾਮ ਤੁਲ ਕਛ ਹੋਰ ਨਾ ਹੋਏ, ਨਾ ਮੈਂ ਹੀ ਅਤੇ ਸਭ ਕੁਛ ਹੋਇਆ, ਜੋ ਕੁਛ ਹੋਇਆ ਸਾਰਾ ਨਾਮ ਤੋਂ ਹੀ ਹੋਇਆ ਹੈ। ਸੋ ਇਸ ਤਰ੍ਹਾਂ ਜਿਹੜੇ ਬਾਕੀ ਵੀ ਵਾਹਿਗੁਰੂ ਦੇ ਨਾਮ ਨੇ ਉਹ ਵੀ ਸੰਸਾਰ ਤੋਂ ਉਤਾਰਨ ਦੇ ਸਮਰੱਥ ਹੈ, ਜਿਵੇਂ ਨਦੀ ਦੇ ਕਿਨਾਰੇ ਉੱਪਰ ਜਿੰਨੀਆਂ ਬੇੜੀਆਂ ਖੜੋਤੀਆਂ ਹੁੰਦੀਆਂ, ਜਿਸ 'ਤੇ ਵੀ ਚੜ੍ਹ ਜਾਏ ਉਹਨੂੰ ਪਾਰ ਲੰਘਾ ਦਿੰਦੀ ਹੈ, ਪਰ ਫਿਰ ਵੀ ਇੱਕ ਨਵੀਂ ਨਰੋਈ ਬੜੀ ਹੋਵੇ ਅਤੇ ਜਿਹਦਾ ਚੱਲਣ ਦਾ ਜਿਹੜਾ ਨੰਬਰ ਵੀ ਪਹਿਲਾਂ ਲੰਘਾ ਹੋਵੇ ਉਹਦੇ 'ਤੇ ਚੜ੍ਹ ਜਾਏ ਮਨੁੱਖ, ਇੱਕ ਤਾਂ ਮਨੁੱਖ ਨਵੀਂ ਬੇੜੀ 'ਤੇ ਚੜ੍ਹਿਆ ਉਹਨੂੰ ਕੋਈ ਖਤਰਾ ਨਹੀਂ ਹੈ, ਦੂਜਾ ਉਹਦਾ ਚੱਲਣ ਦਾ ਸਮਾਂ ਪਹਿਲਾਂ ਹੈ, ਇਸ ਕਰਕੇ ਫਿਰ ਸਮਾਂ ਨਹੀਂ ਬਹੁਤਾ ਲੱਗਦਾ। ਜਿਵੇਂ ਆ ਬੱਸ ਅੱਡੇ 'ਤੇ ਬੱਸਾਂ ਖੜੋਤੀਆਂ ਹੁੰਦੀਆਂ ਨਾ, ਚੱਲਣੀਆਂ ਤਾਂ ਸਾਰੀਆਂ ਹੀ ਅੱਡੋ ਅੱਡੀ ਥਾਵਾਂ, ਪਰ ਇੱਕ ਦਾ ਟਾਈਮ ਜਿਹੜਾ ਪਹਿਲਾਂ ਹੁੰਦਾ ਹੈ ਉਹਦੇ 'ਤੇ ਚੜ੍ਹ ਜਾਏ ਉਹ ਵੀ ਨਵੀਂ, ਫਿਰ ਮਨੁੱਖ ਸਮੇਂ ਸਿਰ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਨਾਮ ਹੈ ਨਵੀਂ ਬੇੜੀ ਵਰਗਾ ਹੈ, ਅਤੇ ਉਹ ਬਾਕੀ ਜਿਹੜੇ ਨਾਮ ਹੈ ਪਿਛਲੇ ਯੁੱਗਾਂ ਦੇ ਉਹ ਪੁਰਾਣੀਆਂ ਬੇੜੀਆਂ ਵਾਂਗੂ ਹੈ, ਭਾਵੇਂ ਪਾਰ ਤਾਂ ਉਹ ਵੀ ਲੰਘਾਉਂਦੇ ਰਹੇ ਲੰਘਾਉਂਦੇ, ਪਰ ਜਿਹੜਾ ਮੌਕੇ ਵਾਲਾ ਜਿਹਨੇ ਬੇੜੀ ਪਹਿਲਾਂ ਚੱਲਦੀ, ਬੱਸ ਪਹਿਲਾਂ ਚੱਲਦੀ ਹੈ, ਛੇਤੀ ਮੰਜ਼ਿਲ 'ਤੇ ਪਹੁੰਚਾਉਂਦੀ ਹੈ, ਜਿਵੇਂ ਵਾਹਿਗੁਰੂ ਨਾਮ ਹੈ ਨਵੀਂ ਬੇੜੀ ਵਾਂਗੂ ਹੈ, ਅਤੇ ਕਲਯੁੱਗ ਦੇ ਵਿੱਚ ਇਹਦਾ ਹੀ ਸਭ ਤੋਂ ਪਹਿਲਾ ਸਮਾਂ ਹੈ, ਜਿਹੜਾ ਇਹਦੇ 'ਤੇ ਇਹਦਾ ਆਸਰਾ ਲੈ ਲੈਂਦਾ ਉਹਨੂੰ ਛੇਤੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ, ਮੰਜ਼ਿਲ 'ਤੇ ਪਹੁੰਚਾ ਦਿੰਦਾ ਹੈ। ਇਉਂ ਵਾਹਿਗੁਰੂ ਨਾਮ ਦੀ ਆਪ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਛੰਦ ਉਚੋਪੀ ਛੰਦ ਸਵੱਈਏ ਇਹਨਾਂ ਵਿੱਚ ਮਹਿਮਾ ਕੀਤੀ। ਫਿਰ ਜਿਹੜੇ ਨਾਮ ਨਹੀਂ ਜਪਦੇ ਵੀ ਉਹ ਤਾਂ ਅਕਿਰਤ ਕਰਨ ਲੋਕ ਹੈ, ਪਰਮੇਸ਼ੁਰ ਤੋਂ ਟੁੱਟੇ ਹੋਏ ਲੋਕ ਹੈ, ਉਹ ਤਾਂ ਜਿਵੇਂ ਸੱਪ ਵਾਲੀ ਬੁੱਧੀ ਹੋਵੇ ਇਹੋ ਜਿਹੇ ਹੈ, ਜਿਵੇਂ ਸੱਪ ਧਨ 'ਤੇ ਬੈਠਾ ਹੋਇਆ ਨਾ ਵਰਤਦਾ ਹੈ ਅਤੇ ਨਾ ਅੱਗੇ ਕਿਸੇ ਨੂੰ ਦਿੰਦਾ ਹੈ, ਇਸ ਤਰ੍ਹਾਂ ਇਹੋ ਜਿਹੇ ਲੋਕ ਨਾ ਉਹ ਨਾਮ ਆਪ ਜਪਦੇ ਜਵਾਨ ਨਾਲ, ਨਾ ਕਿਸੇ ਨੂੰ ਜਪਣ ਦਿੰਦੇ ਹਰਨਾਕਸ਼ ਵਰਗੇ। ਉਹ ਕਹਿੰਦੇ ਅਸੀਂ ਇਹ ਸਭ ਕੁਛ ਸਾਨੂੰ ਕਹੋ, ਜਲੇ ਹਰਨਾਕਸ਼ ਥਲੇ ਹਰਨਾਕਸ਼, ਜਾਂ ਉਹ ਕਹਿੰਦੇ ਵੀ ਹੈ ਹੀ ਨਹੀਂ ਕੋਈ ਰੱਬ ਰੂਬ ਜਾ ਧਰਮਰਾਜ ਨਰਕ ਸਰਗ। ਇਸ ਤਰ੍ਹਾਂ ਦੇ ਜਿਹੜੇ ਰੱਬ ਤੋਂ ਟੁੱਟੇ ਹੋਏ ਲੋਕ ਹੈ ਉਹਨਾਂ ਨੇ ਨਾਮ ਦੇ ਪ੍ਰਤਾਪ ਨੂੰ ਕੀ ਜਾਣਨਾ ਹੈ, ਉਹ ਤਾਂ ਧਨ ਦੇ ਵਿਸ਼ਵਾਸੀ ਹੈ, ਤੁਹਾਨੂੰ ਹੀ ਸਭ ਕੁਛ ਮੰਨੀ ਬੈਠੇ ਹੈ, ਅਤੇ ਧਨ ਜਿਹੜਾ ਹੈ ਉਹ ਇਹੋ ਜਿਹੀ ਹੈ, ਜੇ ਇਹਦੇ ਵਿੱਚ ਸੁਰਤ ਚਲੀ ਜਾਏ ਮਨੁੱਖ ਮਰਨ ਤੋਂ ਬਾਅਦ ਫਿਰ ਇਹਦੇ 'ਤੇ ਸਭ ਬਣ ਕੇ ਬਹਿ ਜਾਂਦਾ ਹੈ। ਇਸ ਤਰ੍ਹਾਂ ਆਪ ਜੀ ਨੇ ਕੁਛ ਕਾਵਿ ਦੇ ਨਿਯਮਾਂ ਵਿੱਚ ਛੰਦਾਬੰਦੀ ਵਿੱਚ ਨਾਮ ਦੀ ਮਹਿਮਾ ਕੀਤੀ। ਹੁਣ ਜਿਹੜੇ ਕੋਈ ਪਿਛਲੇ ਯੁੱਗਾਂ ਵਿੱਚ ਕੋਈ ਮਹਾਨ ਹੋਏ ਹੈ ਉਹਨਾਂ ਦਾ ਨਾਂ ਲੈ ਕੇ ਕਵੀ ਸੰਤੋਖ ਸਿੰਘ ਜੀ ਵੀ ਨਾਮ ਦੀ ਮਹਿਮਾ ਕਰ ਰਹੇ ਆ ਵੀ ਇਹ ਬੜੇ ਬੜੇ ਵੀ ਜਿਹੜੇ ਹੋਏ ਆ ਨਾਮ ਦੇ ਪ੍ਰਤਾਪ ਨੂੰ ਜਾਣਦੇ ਆ, ਨਾਮ ਜਪ ਕੇ ਹੀ ਇਹ ਮਹਾਨ ਹੋਏ, ਨਾਮ ਜਪ ਕੇ ਹੀ ਇਹ ਦੁਨੀਆਂ ਵਿੱਚ ਪ੍ਰਸਿੱਧ ਹੋਏ ਅਤੇ ਹੁਣ ਹੋ ਰਹੇ ਹੈ। ਹੁਣ ਉਹ ਪਹਿਲਾਂ ਜਿਹੜੇ ਬੜੇ ਬੜੇ ਮਹਾਨ ਹੋਏ ਆ ਨਾਮ ਜਪ ਕੇ, ਉਹ ਇੱਥੇ ਨਾਂ ਲੈ ਰਿਹਾ ਕਵੀ ਸੰਤੋਖ ਸਿੰਘ ਜੀ। ਜਿਵੇਂ ਵੀ ਆ ਰਹੇ ਆਪਾਂ ਸੁਣੀਏ ਧਿਆਨ ਨਾਲ। ਜਾਨਤ ਹੈ ਮਹਿਮਾ ਇਹ ਸੇਖ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਸਰੋਤਾ ਜਨੋ ਹੈ ਭਾਈਓ, ਨਾਮ ਦੀ ਮਹਿਮਾ ਨੂੰ ਜਿਹੜਾ ਸ਼ੇਸ਼ ਨਾਗ ਹੈ ਉਹ ਵੀ ਚੰਗੀ ਤਰ੍ਹਾਂ ਜਾਣਦਾ ਹੈ। ਸੋ ਨਾਮਹ ਕੀ ਪ੍ਰਤਾਪ ਵਡਾਈ, ਜਿਹੜਾ ਨਾਮ ਦਾ ਪ੍ਰਤਾਪ ਹੈ ਤੇ ਨਾਮ ਦੀ ਵਡਿਆਈ ਹੈ, ਨਾਮ ਦੀ ਮਹਿਮਾ ਹੈ, ਉਸਨੂੰ ਸ਼ੇਸ਼ ਨਾਗ ਚੰਗੀ ਤਰ੍ਹਾਂ ਜਾਣਦਾ ਸਮਝਦਾ ਹੈ। ਕਿਵੇਂ ਜਾਣਦਾ? ਅੱਗੇ ਖੋਲ ਕੇ ਦੱਸਦੇ ਹਨ, ਸੈਲਨ ਕਾਨਨ ਸੋ ਧਰਨੀ, ਜਿੰਨੇ ਪਹਾੜ ਹੈ ਜਿੰਨੇ ਜੰਗਲ ਹੈ ਜਿਤਨੀ ਧਰਤੀ ਹੈ ਸਾਰੀ ਹੀ ਪਹਾੜਾਂ ਤੇ ਅਵਨਾਸ਼ਨੀ ਨਾਲ ਲੱਦੀ ਹੋਈ, ਦਰਖਤਾਂ ਨਾਲ ਲੱਦੀ ਹੋਈ ਧਰਤੀ ਹੈ। ਪ੍ਰਸੂਨਹ ਜੋ ਜਿਨ ਸੀਸ ਉਠਾਈ, ਕਹਿੰਦੇ ਨਾਮ ਦੇ ਪ੍ਰਤਾਪ ਨਾਲ ਉਹਨੇ ਜਿਵੇਂ ਕੋਈ ਆਪਣੇ ਸਿਰ ਤੇ ਫੁੱਲ ਰੱਖਿਆ ਹੋਵੇ ਨਾ, ਕੋਈ ਬੋਝ ਨਹੀਂ ਹੁੰਦਾ। ਉਹ ਕਹਿੰਦੇ ਫੁੱਲ ਨੂੰ ਆਪਣੇ ਸਿਰ ਤੇ ਧਰਤੀ ਚੁੱਕੀ ਹੋਈ ਹੈ। ਜੇ ਕਿਤੇ ਸ਼ੇਸ਼ ਨਾਗ ਇਹ ਨਾਮ ਨਾ ਜਪਦਾ ਹੁੰਦਾ ਧਰਤੀ ਦੇ ਹੇਠਾਂ ਸਿਰ ਦੇ ਕੇ ਧਰਤੀ ਇਹਦੀ ਹੋਂਦ ਹਸਤਨੀ, ਇਹਨੇ ਮਰ ਜਾਣਾ ਸੀ। ਤੇ ਨਾਮ ਦੇ ਪ੍ਰਤਾਪ ਨੂੰ ਜਾਣਦਾ ਵੀ ਜਿਸ ਕਰਕੇ ਉਹ ਨਾਮ ਨਵੇਂ ਤੋਂ ਨਵਾਂ ਹਜ਼ਾਰ ਲੈਂਦਾ ਹੈ। ਹਜ਼ਾਰੇ ਦਾ ਮੁੱਖ ਮੰਨਿਆ ਗਿਆ ਸ਼ੇਸ਼ ਨਾਗ ਦਾ, ਅਤੇ ਹਜ਼ਾਰ ਜਿਹੜਾ ਮੁੱਖ ਤੋਂ ਨਾਮ ਰੋਜ਼ ਦੀ ਰੋਜ਼ ਪਰਮੇਸ਼ੁਰ ਦਾ ਨਵੇਂ ਤੋਂ ਨਵਾਂ ਲੈਂਦਾ ਹੈ। ਉਹ ਨਾਮ ਦੇ ਮਹਾਤਮ ਨੂੰ ਪ੍ਰਤਾਪ ਨੂੰ ਜਾਣਦਾ ਹੈ, ਜਿਸ ਕਰਕੇ ਉਹ ਨਾਮ ਜਪਦਾ ਹੈ ਅਤੇ ਸਾਰੀ ਧਰਤੀ ਸਾਰੇ ਪਹਾੜਾਂ ਦਾ ਸਾਰੇ ਦਰਖਤਾਂ ਦਾ ਜਿਹੜਾ ਬੋਝ ਹੈ ਆਪਣੇ ਸਿਰ 'ਤੇ ਜਿਵੇਂ ਕੋਈ ਫੁੱਲ ਰੱਖਿਆ ਹੋਏ ਚੁੱਕੀ ਫਿਰ ਰਿਹਾ ਹੈ, ਚੁੱਕ ਰਿਹਾ ਸ਼ੇਸ਼ ਨਾਗ। ਨਾਮ ਮਹਾਤਮ ਸ਼ੰਕਰ ਜਾਨਤ, ਅੱਗੇ ਹੋਰ ਕਹਿੰਦੇ ਆ ਵੀ ਜਿਹੜਾ ਸ਼ਿਵ ਜੀ ਭਗਵਾਨ ਭੋਲੇ ਨਾਥ ਹੈ ਉਹ ਵੀ ਨਾਮ ਦੇ ਮਹਾਤਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਸਮਝਦਾ ਹੈ। ਕੰਠ ਹਲਾ ਹਲੀਨ ਪਚਾਈ, ਆ ਜਿਹੜੀ ਜ਼ਹਿਰ ਹੈ ਨਾ ਉਹ ਆਪਣੇ ਗਲ ਦੇ ਵਿੱਚ ਇਹਨੇ ਪਚਾ ਲਈ ਹੈ। ਉਹ ਭਾਗਵਤ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ, ਗੁਰੂ ਕਲਗੀਧਰ ਜੀ ਨੇ ਦਸ ਗ੍ਰੰਥ ਦੇ ਵਿੱਚ ਜਿਹੜੇ 14 ਰਤਨ ਨਿਕਾਲੇ ਗਏ ਹੈ ਉਹਦਾ ਥੋੜ੍ਹੀ ਜਿਹੀ ਵਾਰਤਾ ਕਹੀ ਹੈ ਵੀ ਜਦੋਂ ਸਮੁੰਦਰ ਰਿੜਕਿਆ ਗਿਆ ਉਹ 14 ਰਤਨ ਨਿਕਾਲਿਓਂ ਕੀਤੋਂ ਚਾਨਾਨ ਬਾਸ਼ਕ ਨਾਲ ਦਾ ਨੇਤਰਾ ਪਾ ਕੇ ਸੁਮੇਰ ਪਰਬਤ ਦਾ ਮਧਾਣਾ ਬਣਾ ਕੇ ਅਤੇ ਫਿਰ ਉਹ ਕੱਢੇ ਗਏ 14 ਰਤਨ। ਅਤੇ ਉਹ ਜਿਹੜਾ ਕੋਈ ਸੰਖ ਹੈ, ਕਾਮ ਤਿੰਨ ਗਊ ਹੈ, ਕਲਬੇਸ਼ ਹੈ, ਚਿੰਤਾ ਮਣੀ ਹੈ, ਅਸ਼ਵ ਘੋੜਾ ਹੈ, ਰਾਵਤ ਹਾਥੀ ਹੈ, ਲੱਛਮੀ ਹੈ, ਧਨਕ ਹੈ, ਧਨੰਤਰ ਵੈਦ ਹੈ, ਸ਼੍ਰੀਮਨ ਰੰਭਾ ਬਾਣੀ, ਅਮੀ ਸੰਖ ਗਜਰਾਜ, ਇਸ ਤਰ੍ਹਾਂ ਕਾਮ ਤਿੰਨ ਸਖਤ ਕਲੂਤਰ ਧਨਕ ਧਨੰਤਰ ਬਾਜ, ਇੱਕ ਦੋਹਰੇ ਵਿੱਚ ਉਹ 14 ਰਤਨਾਂ ਦੇ ਨਾਂ ਲਏ ਹੈ। ਇਹ ਜਿਹੜੇ ਜ਼ਹਿਰ ਹੈ ਇਹ ਵੀ ਇੱਕ 14 ਰਤਨਾਂ ਵਿੱਚੋਂ ਇੱਕ ਰਤਨ ਨਿਕਲਿਆ, ਬਾਕੀ ਤਾਂ ਸਾਰੇ ਅਡੋਡੀ ਕਹਿੰਦੇ ਮੋਹਣੀ ਅਵਤਾਰ ਧਾਰਨ ਕਰਕੇ ਭਗਵਾਨ ਨੇ ਵੰਡ ਦਿੱਤੇ, ਦੇ ਦਿੱਤੇ ਦੇਵਤਿਆਂ ਨੂੰ ਅੰਮ੍ਰਿਤ ਦੇ ਦਿੱਤਾ ਅਤੇ ਦੈਂਤਾਂ ਰਾਕਸ਼ਾਂ ਨੂੰ ਮੋਹਣੀ ਰੂਪ ਕਰਕੇ ਮੋਹਿਤ ਕਰਕੇ ਜ਼ਬਰਦਸਤੀ ਕਹਿੰਦੇ ਉਹ ਸ਼ਰਾਬ ਜੀ ਪਿਆਤੀ, ਅਤੇ ਲਕਸ਼ਮੀ ਵੀ ਆਪ ਲੈ ਲਈ, ਚਿੰਤਾਮਣੀ ਵੀ, ਹੋਰ ਜਿਹੜਾ ਸੰਖ ਸੀ ਉਹ ਵੀ, ਕਿਉਂ ਪੰਜ ਸੱਤ ਜਿਹੜੇ ਰਤਨ ਸੀ ਉਹ ਗ੍ਰਹਿਣ ਕਰ ਲਏ। ਇਸ ਤਰ੍ਹਾਂ ਦੇਵਤਿਆਂ ਵਾਸਤੇ ਰਿਖਿਆਂ ਵਾਸਤੇ ਅੰਮ੍ਰਿਤ ਤਕਸੀਮ ਕਰ ਦਿੱਤਾ, ਕਾਮ ਧੇਨ ਗਊ ਦੇ ਦਿੱਤੀ, ਕਲ ਬਿਰਸ਼ ਦੇ ਦਿੱਤਾ ਦੇਵਤਿਆਂ ਨੂੰ, ਅਤੇ ਰਹਿ ਗਏ ਕਹਿੰਦੇ ਅਖੀਰ 'ਤੇ ਆ ਜਿਹੜੀ ਜ਼ਹਿਰ ਹੈ, ਹਲਾਹਲ ਹੈ, ਇਹਦੇ ਵੱਲੀ ਕੋਈ ਨਾ ਚੱਕ ਕੇ ਜ਼ਹਿਰ ਨੂੰ ਕਿਹੜਾ ਮੈਂ ਚਾਹੁੰਦਾ ਵੀ ਮੈਂ ਖਾ ਕੇ ਮਰਨਾ ਹੈ। ਅਤੇ ਭਗਵਾਨ ਵਿਸ਼ਨੂੰ ਨੇ ਫਿਰ ਭੋਲੇਨਾਥ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ, ਕਹਿੰਦੇ ਵੀ ਇਹ ਮਹਾਂਦੇਵ ਹੈ, ਇਹਦੇ ਵਰਗਾ ਨਹੀਂ ਹੈ, ਇਹ ਸੇਵਾ ਇਹਦੀ, ਇਹ ਇਹਨੂੰ ਸਵਾਲਣ ਦੀ ਇਹ ਕਰੂਗਾ। ਫਿਰ ਉਹ ਸ਼ਿਵ ਜੀ ਹੁਣ ਵਿਚਾਰਨ ਲੱਗਿਆ ਵੀ ਹੁਣ ਮੈਨੂੰ ਮਹਾਂਦੇਵ ਕਹਿਤਾ, ਸਭ ਤੋਂ ਦੇਵਤਿਆਂ ਤੋਂ ਵੱਡਾ ਦੇਵਤਾ ਭਗਵਾਨ ਨੇ ਕਿਹਾ, ਅਤੇ ਇਸ ਸੰਭਾਲੇਗਾ, ਇਹਨੂੰ ਇਹ ਗ੍ਰਹਿਣ ਕਰੇਗਾ ਵੀ ਹੁਣ ਜੇ ਲੈ ਕੇ ਮੈਂ ਧਰਤੀ 'ਤੇ ਸੁੱਟਦਾ ਤਾਂ ਧਰਤੀ ਸੜਦੀ ਮੱਚਦੀ ਹੈ, ਅਤੇ ਜੇ ਮੈਂ ਮੂੰਹ ਵਿੱਚ ਪਾ ਕੇ ਅਤੇ ਅੰਦਰ ਪੇਟ 'ਤੇ ਲਗਾਉਂਦਾ ਤਾਂ ਮੈਂ ਮਰਾਂਗਾ, ਵੀ ਹੁਣ ਕੀ ਕਰੀਏ। ਉਸ ਵੇਲੇ ਫਿਰ ਉਹ ਕਹਿੰਦਾ ਮਹਾਰਾਜ ਸਤ ਵਚਨ ਲਿਓ, ਮੈਂ ਗ੍ਰਹਿਣ ਕਰ ਲੈਂਦਾ। ਫਿਰ ਉਹ ਕੰਠ ਦੇ ਵਿੱਚ ਹੀ ਇਹਨੇ 45 ਪੁਆਇੰਟ ਵਿੱਚ ਆ ਗਲ ਵਿੱਚ ਰੱਖ ਲਈਏ, ਨਾ ਅੰਦਰ ਲੰਘਾਉਂਦਾ ਨਾ ਬਾਹਰ ਕੱਢਦਾ ਹੈ, ਕਿਉਂਕਿ 86 86 ਹਜ਼ਾਰ ਵਰੇ ਸਮਾਧੀ ਲਾ ਕੇ ਜਿਹੜਾ ਨਾਮ ਜਪਿਆ ਨਾ ਉਹਦੇ ਕਰਕੇ ਗਲ ਵਿੱਚ 45 ਗਲਾ ਤਾਂ ਉਹਦਾ ਕੰਠ ਜਾਂ ਤਾਂ ਨੀਲਾ ਹੋਇਆ ਪਿਆ ਜ਼ਹਿਰ ਨਾਲ, ਇਸੇ ਕਰਕੇ ਉਹਨੂੰ ਨੀਲ ਕੰਠ ਕਹਿੰਦੇ ਨਾ, ਉਹ ਸਹਿਰ ਜ਼ਹਿਰ ਨੇ ਨੀਲਾ ਕੀਤਾ ਹੋਇਆ। ਇਸ ਕਰਕੇ ਇੱਥੇ ਕਵੀ ਕਹਿੰਦਾ ਨਾਮ ਦੇ ਮਹਾਤਮ ਨੂੰ ਸ਼ਿਵ ਜੀ ਜਾਣਦਾ, ਜਿਸ ਨਾਮ ਦੇ ਕਹਿੰਦੇ ਪ੍ਰਤਾਪ ਨਾਲ ਸ਼ਿਵ ਨੇ ਜਿਹੜੀ ਆ ਹਲਾਹਲ ਬੜੀ ਜ਼ਹਿਰ ਹੈ ਸਾਰੇ ਸੰਸਾਰ ਨੂੰ ਸਾਰ ਕੇ ਰੱਖ ਦੇਣ ਵਾਲੀ, ਉਹ ਆਪਣੇ ਕੰਠ ਵਿੱਚ ਹੀ ਗਲ ਵਿੱਚ ਹੀ ਪਹੁੰਚਾ ਲਈ ਹੈ, ਗਲੇ ਵਿੱਚ ਹੀ ਹਜ਼ਮ ਕਰ ਲਈ ਹੈ। ਆਤਮ ਭੂਪਾਲ ਰੀਤ ਪਛਾਣਤ। ਉਸ ਤੋਂ ਬਾਅਦ ਕਹਿੰਦੇ ਜਿਹੜਾ ਬ੍ਰਹਮਾ ਹੈ ਉਹ ਵੀ ਚੰਗੇ ਰੀਤੀ ਨਾਲ ਇਹ ਨਾਮ ਦੇ ਪ੍ਰਤਾਪ ਨੂੰ, ਨਾਮ ਦੀ ਮਹਿਮਾ ਨੂੰ ਪਛਾਣਦਾ ਹੈ। ਬ੍ਰਹਮਾ ਜਾ ਬਲ ਸੋ ਪਰਪੰਚ ਬਣਾਈ, ਇਸ ਨਾਮ ਦੇ ਬਲ ਦੇ ਨਾਲ ਬ੍ਰਹਮਾ ਨੇ ਕਹਿੰਦੇ ਸਾਰੇ ਸੰਸਾਰ ਨੂੰ ਬਣਾ ਦਿੱਤਾ ਹੈ। ਉਹ ਪਦਮ ਪੁਰਾਣ ਦੇ ਲਿਖਿਆ ਹੋਇਆ ਤੇ ਬ੍ਰਹਮਾ ਨੇ 10 ਪਦਮ ਬਰੇ ਤੱਕ ਨਾਮ ਜਪਿਆ। ਦੇਖ ਲਓ ਵੀ ਪਹਿਲਾਂ ਲੱਖ, ਫਿਰ ਕਰੋੜ, ਫਿਰ ਅਰਬ ਖਰਬ, ਫਿਰ ਕਿਤੇ ਪਦਮ ਦੀ ਗਿਣਤੀ ਆਉਂਦੀ ਹੈ। ਇਹ 10 ਪਦਮ ਬਰੇ ਤੱਕ ਨਾਮ ਜਪਿਆ ਬ੍ਰਹਮਾ ਨੇ, ਫਿਰ ਆ ਸ੍ਰਿਸ਼ਟੀ ਪੈਦਾ ਕਰਨ ਦੀ ਉਹਦੇ ਅੰਦਰ ਤਾਕਤ ਹੋਇਆ ਹੈ। ਉਸ ਵੱਲੀ ਇਸ਼ਾਰਾ ਦੇ ਰਿਹਾ ਕਵੀ, ਕਹਿੰਦੇ ਬ੍ਰਹਮਾ ਵੀ ਨਾਮ ਦੀ ਮਹਿਮਾ ਨੂੰ ਚੰਗੀ ਰੀਤੀ ਨਾਲ ਪਛਾਣਦਾ ਵੀ ਜਿਸ ਦੇ ਬਲ ਦੇ ਨਾਲ ਸਾਰਾ ਸੰਸਾਰ ਉਸਨੇ ਬਣਾ ਦਿੱਤਾ ਹੈ। ਪ੍ਰਹਿਲਾਦ ਕਵਾਦ ਤਿਲੋਚਨ ਨਾਰਦ। ਹੁਣ ਅੱਗੇ ਜਿਹੜੇ ਕੋਈ 4 ਯੁਗਾਂ ਵਿੱਚ ਬੜੇ ਬੜੇ ਭਗਤ ਹੋਏ ਹੈ, ਉਹ ਵੀ ਨਾਮ ਜਪ ਕੇ ਹੋਏ ਹੈ, ਨਾਮ ਦੇ ਜਾਪ ਦੇ ਕਰਕੇ ਹੀ ਉਹ ਦੁਨੀਆਂ ਵਿੱਚ ਪ੍ਰਸਿੱਧ ਹੋਏ ਹੈ। ਅਕਬੀਰ ਹੈ, ਫਰੀਦ ਹੈ, ਰਵਿਦਾਸ ਹੈ, ਧੰਨਾ ਜੀ ਹੈ, ਜੈਦੇਵ ਹੈ, ਇਹਦੋਂ ਪਹਿਲਾਂ ਯੁਗਾਂ ਵਿੱਚ ਜਿਹੜੇ ਕੋਈ ਹੋਇਆ ਉਹਨਾਂ ਦੇ ਨਾਂ ਵੀ, ਅਤੇ ਇਸੇ ਤਰ੍ਹਾਂ ਤ੍ਰੇਤੇ ਯੁੱਗ ਵਿੱਚ, ਦੁਆਪਰ ਯੁੱਗ ਵਿੱਚ ਜਾਂ ਕਲਯੁੱਗ ਵਿੱਚ ਹੋਏ ਹੈ, ਸਾਰਿਆਂ ਦੇ ਨਾਂ ਲੈ ਕੇ ਨਾਮ ਦੀ ਮਹਿਮਾ ਕਰ ਰਿਹਾ ਕਵੀ ਪ੍ਰਹਿਲਾਦ, ਜਿਹੜਾ ਸਤਯੁਗ ਦੇ ਸਮੇਂ ਵਿੱਚ ਹੋਇਆ ਹੈ। ਹਰਨਾਖੀੜਾ ਪੁੱਤਰ ਪ੍ਰਹਿਲਾਦ, ਉਹ ਵੀ ਨਾਮ ਜਪ ਕੇ ਮਹਾਨ ਹੋਇਆ, ਨਾਮ ਜਪਣ ਕਰਕੇ ਉਹਦੀਆਂ 21 ਕੁਲਾਂ ਉਧਾਰਤੀਆਂ, ਨਾਮ ਜਪ ਕੇ ਜਪਣ ਕਰਕੇ ਉਹ ਨਰਸਿੰਘ ਰੂਪ ਦੇ ਵਿੱਚ ਪ੍ਰਗਟ ਹੋ ਕੇ ਉਹਦੇ ਪਿਓ ਹਰਨਾਕਸ਼ ਨੂੰ ਮਾਰਿਆ, ਪੇਟ ਪਾਲ ਕੇ ਅੰਦਰਾਂ ਖਿੱਚ ਕੇ। ਇਸ ਤਰ੍ਹਾਂ ਨਾਮ ਦੇ ਪ੍ਰਤਾਪ ਕਰਕੇ ਅਗਨੀ ਵਿੱਚ ਸੁੱਟਿਆ ਗਿਆ, ਉਹ ਤੋਂ ਵੀ ਬਚ ਗਿਆ। ਪਾਣੀ ਵਿੱਚ ਡੁਬਾਉਣ ਦੀ ਕੋਸ਼ਿਸ਼ ਕੀਤੀ, ਉਹ ਤੋਂ ਵੀ ਬਚ ਗਿਆ, ਡੁੱਬਿਆ ਨਹੀਂ ਹੈ। ਫਿਰ ਸੱਪਾਂ ਦੇ ਲਿਆ ਕੇ ਜ਼ਹਿਰੀਲੇ ਡੰਗ ਮਰਾਏ, ਉਹ ਵੀ ਹੋਇਆ। ਫਿਰ ਪੱਥਰਾਂ ਦੀ ਮਾਰ ਕਰਾਈ, ਫਿਰ ਉਹ 'ਤੇ ਵੀ ਕੋਈ ਅਸਰ ਹੈ। ਪਹਾੜ ਤੋਂ ਉੱਚੇ ਤੋਂ ਸੁੱਟਿਆ, ਜਲ ਅਗਨੀ ਵਿੱਚ ਘੱਤਿਆ, ਡੁੱਬਿਆ ਨਾ ਕਹੂੰ ਗੁਰਪ੍ਰਸਾਦ। ਗੁਰੂ ਦੀ ਕਿਰਪਾ ਕਰਕੇ ਜਿਹੜਾ ਨਾਮ ਜਪਿਆ ਸੀ, ਉਹਦੇ ਕਰਕੇ ਉਹ ਪ੍ਰਹਿਲਾਦ 'ਤੇ ਕੋਈ ਅਸਰ ਨਹੀਂ ਹੋਇਆ ਹੈ। ਇਸ ਕਰਕੇ ਕਹਿੰਦੇ ਪ੍ਰਹਿਲਾਦ ਜਿਹੜਾ ਭਗਤ ਹੈ ਦੁਨੀਆਂ ਵਿੱਚ, ਰਾਮ ਜਪੋ ਜੀ ਐਸੇ ਐਸੇ ਧਰੁਮ ਪ੍ਰਹਿਲਾਦ ਜਪਿਓ ਹਰ ਜੈਸੇ, ਐਸੇ ਜਪੋ ਜਿਵੇਂ ਭਾਈ ਪ੍ਰਹਿਲਾਦ ਨੇ ਜਪਿਆ ਹੈ, ਐਸੇ ਜਪੋ ਜਿਵੇਂ ਧਰੁਵ ਨੇ ਜਪਿਆ ਹੈ। ਇਉਂ ਇਹ ਨਾਮ ਕਰਕੇ ਪ੍ਰਸਿੱਧ ਹੈ। ਇਸ ਤੋਂ ਅੱਗੇ ਕਹਿੰਦੇ ਜਿਹੜਾ ਕਵਾਦ, ਜਿਹੜਾ ਸਭ ਤੋਂ ਪਹਿਲਾ ਕਵੀ ਹੈ, ਆਦਿ ਕਵੀ, ਉਹ ਕੌਣ? ਵਾਲਮੀਕ ਮੰਨਿਆ ਆਦਿ ਕਵੀ, ਜਿਹਨੂੰ ਸੁਤੇ ਸਿਹਤ ਨਾਮ ਦੇ ਜਾਪ ਕਰਕੇ ਕਵਿਤਾ ਸਫੁਰਨ ਹੋਣ ਲੱਗੀ। ਨਹੀਂ ਤਾਂ ਮਨੁੱਖ ਜਿਹੜੇ ਕੋਈ ਉਹ ਪਿੰਗਲ ਵੇਰਾ ਹੈ, ਰੂਪਦੀਪ ਹੈ, ਹੋਰ ਕਵਿਤਾ ਵਾਲੇ ਪੁਸਤਕ ਪੜ੍ਹਦਾ ਹੈ, ਫਿਰ ਕਿਤੇ ਕਵਿਤਾ ਥੋੜ੍ਹੀ ਬਹੁਤੀ ਆਉਂਦੀ ਹੈ। ਇੱਕ ਹੁੰਦਾ ਵੀ ਉਂਝੀ ਸਫੁਰਨ ਹੋਣ ਲੱਗ ਜਾਣੀ, ਉਂਝੀ ਕਵਿਤਾ ਆਉਣ ਲੱਗ ਪੈਣੀ, ਐਂ ਕਰਨ ਲੱਗ ਪੈਣਾ। ਉਹ ਸਭ ਤੋਂ ਪਹਿਲਾਂ ਜਿਹੜਾ ਕਵੀ ਯਾਦ ਹੋਇਆ ਵਾਲਮੀਕ ਹੋਇਆ ਹੈ, ਅਤੇ ਪਹਿਲਾਂ ਇਹਦਾ ਜਿਹੜਾ ਕਰਤੱਵ ਐਸਾ ਵੈਸਾ ਹੀ ਸੀ, ਬਾਹਰ ਜੰਗਲ ਵਿੱਚ ਚਲਾ ਜਾਂਦਾ ਸੀ, ਜਿਹੜਾ ਕੋਈ ਰਸਤੇ ਵੀ ਲੰਘਦਾ ਸੀ ਪਹਿਲਾਂ ਉਹਨੂੰ ਮਾਰਦਾ, ਅਤੇ ਫਿਰ ਜਿਹੜਾ ਉਹਦਾ ਸਾਰਾ ਕੁਛ ਸੰਭਾਲਦਾ ਸੀ। ਜਾਣੀ ਜਾਂਦਾ ਨਹੀਂ, ਮਨੁੱਖ ਛੱਡਦਾ ਸੀ, ਮਾਰ ਕੇ ਫਿਰ ਸਭ ਕੁਝ ਲੁੱਟਦਾ ਕੁਸੁਰਦਾ ਸੀ। ਇਹ ਬਾਲਮੀ ਉਹ ਸਾਧੂ ਰੂਪ ਦੇ ਵਿੱਚ ਕਿਤੇ ਸੱਤ ਰਿਖੀ ਇਹਨੂੰ ਆ ਮਿਲੇ, ਅਤੇ ਉਹ ਜਦੋਂ ਕੋਡੀ ਲੰਘਣ ਲੱਗੇ ਕਹਿੰਦੇ ਵੀ ਰੱਖ ਦਿਓ ਸਭ ਕੁਛ ਇੱਥੇ। ਉਹ ਕਹਿੰਦੇ ਬਜ਼ੁਰਗਾ ਸਾਡੇ ਕੋਲ ਕੀ ਹੈ? ਆ ਕੱਪੜੇ ਲਾਲ ਜੇ ਹੈ, ਕਖਾਏ ਜੇ ਹੈ, ਇਹ ਤਾਂ ਕਿਸੇ ਦੇ ਪਾਉਣ ਯੋਗ ਨਹੀਂ ਹੈ। ਕਹਿਣ ਲੱਗਾ ਠੀਕ ਹੈ, ਮੇਰੇ ਪਾਉਣ ਯੋਗ ਨਹੀਂ ਹੈਗੇ, ਮੇਰੇ ਘਰ ਵਾਲੀ ਹੈਗੀ ਹੈ, ਲੜਕੀਆਂ ਲੜਕੇ ਬੱਚੇ ਪਾ ਲੈਣਗੇ ਆ ਕੱਪੜੇ, ਉਹ ਪਾ ਲੈਣਗੇ ਭਗਵੇਂ। ਕਹਿੰਦੇ ਵੀ ਚੱਲ ਇਹ ਲਾ ਲੈ। ਇਹ ਕਹਿੰਦਾ ਵੀ ਆ ਲੰਗੋਟੀ ਜੀ ਵੀ ਲਾਓ। ਕਹਿੰਦਾ ਇਹ ਤਾਂ ਨਵੀਂ ਤੂੰ ਕਰ। ਕਹਿੰਦਾ ਜੀ ਤੁਸੀਂ ਆ ਲੰਗੋਟੀ ਦੀ ਗੱਲ ਕਰਨੀ ਹੈ, ਮੈਂ ਤੁਹਾਨੂੰ ਹੁਣ ਸਾਰਾ ਘੁਲਵਾ ਕੇ ਮਾਰਨਾ, ਗਾਂ ਵੀ ਲਗਾਉਣਾ। ਕਹਿੰਦੇ ਕਿਉਂ ਮਾਰਨਾ ਹੈ? ਕਹਿੰਦਾ ਜੇ ਹੁਣ ਮੈਂ ਤੁਹਾਨੂੰ ਮੌਜਾਉਂਦਾ ਹੀ ਛੱਡਤਾ, ਤੁਸੀਂ ਕਿਸੇ ਰਾਜੇ ਕੋਲ ਜਾ ਕੇ ਸ਼ਿਕਾਇਤ ਕਰੋਗੇ, ਉਹ ਫਿਰ ਫੌਜ ਚੜਾਊਗਾ, ਉਹ ਸਾਨੂੰ ਮਾਰੂ, ਜੇ ਤੁਹਾਡੇ ਇੱਥੇ ਸੱਤਾਂ ਦਾ ਫਾ ਵੜਤਾ ਤਾਂ ਗਾਂ ਕਿੱਥੇ ਗੱਲ ਹੋਣੀ ਹੈ। ਕਹਿੰਦੇ ਵੀ ਐਸੇ ਤਾਂ ਤੂੰ ਨਾ ਕਰ, ਚਲੋ ਜਿਹੜਾ ਕੁਝ ਲੈਣਾ ਲਾਉਣਾ ਲੈ ਲਾ ਹੈ, ਇਉਂ ਨਾ ਕਰ। ਕਹਿੰਦਾ ਵੀ ਨਹੀਂ, ਇਹ ਤਾਂ ਮੇਰਾ ਨਿਯਮ ਕੀਤਾ ਹੋਇਆ ਵੀ ਤੁਹਾਨੂੰ ਮਾਰਨਾ, ਫਿਰ ਸਾਰਾ ਕੁਝ ਲੈ ਕੇ ਜਾਣਾ ਘਰ ਨੂੰ। ਇਹ ਕਹਿਣ ਲੱਗੇ ਵੀ ਠੀਕ ਹੈ, ਤੂੰ ਮਾਰ ਦੇਗਾ, ਲੈ ਕੇ ਚਲੇ ਜਾਏਗਾ, ਜਿਹੜਾ ਹੁਣ ਸਾਨੂੰ ਮਾਰਨ ਦਾ ਤੂੰ ਪਾਪ ਕਰ ਰਿਹਾ, ਪਾਪ ਦਾ ਹਿੱਸੇਦਾਰ ਕੋਈ ਹੋਊ? ਕਹਿੰਦਾ ਹਾਂ, ਜਿਹਨਾਂ ਵਾਸਤੇ ਮੈਂ ਕਰ ਰਿਹਾ ਉਹ ਹਿੱਸੇਦਾਰ ਬਣਨਗੇ, ਮਾਂ ਵੀ ਬਣੂ, ਪਿਓ ਵੀ ਬਣੂ, ਪੁੱਤ ਵੀ ਬਣੂ, ਘਰਵਾਲੀ ਵੀ ਬਣੂ, ਕਿਉਂਕਿ ਉਹਨਾਂ ਵਾਸਤੇ ਮੈਂ ਸਾਰਾ ਕੁਛ ਕਰ ਰਿਹਾ, ਉਹ ਵੀ ਨਾਲ ਹਿੱਸੇਦਾਰ ਹੋਣਗੇ। ਕਹਿਣ ਲੱਗੇ ਵੀ ਇਹ ਤਾਂ ਗੱਲ ਤੇਰੀ ਸੋਲਾਂ ਨੇ ਝੂਠੀ ਹੈ, ਇਹ ਪਾਪ ਗੁਨਾ ਦਾ ਭਾਗੀਦਾਰ ਹਿੱਸੇਦਾਰ ਤੂੰ ਤਾਂ ਇਕੱਲੇ ਨੇ ਬਣਨਾ, ਉਹਨਾਂ ਨੇ ਕੋਈ ਨਹੀਂ ਭਾਈ ਬਾਲ ਬਣਨਾ। ਕਹਿਣ ਲੱਗਿਆ ਮੈਂ ਕੀ ਮੰਨਾ? ਕਹਿੰਦੇ ਤੂੰ ਨਿਰਣਾ ਕਰਕੇ ਕਰ ਲੈ, ਘਰੋਂ ਜਾ ਕੇ ਪੁੱਛਿਆ ਪੜਤਾਲ ਕਰ ਲੈ, ਉਹਨਾਂ ਨੂੰ ਕਹਿ ਵੀ ਮੈਂ ਤੁਹਾਡੇ ਪਾਸੇ ਬੰਦੇ ਮਾਰ ਕੇ ਲੁੱਟ ਖਸ ਕੇ ਲਿਆ ਰਿਹਾ, ਤੁਸੀਂ ਇਹ ਪਾਪਾਂ ਦੇ ਹਿੱਸੇਦਾਰ ਬਣੋਗੇ? ਜਾ ਤੂੰ ਪੁੱਛ ਪੜਤਾਲ ਕਰ। ਕਹਿੰਦਾ ਮੈਂ ਜਾਣਦਾ 420 ਕਰਦੇ ਵੀ ਇਹ ਘਰੇ ਪੁੱਛਣ ਜਾਓ ਅਸੀਂ ਮੋਰੋ ਭੱਜਾਂਗੇ। ਕਹਿੰਦਾ ਨਹੀਂ ਜੇ ਵੀ ਤੈਨੂੰ ਇਸ ਤਰ੍ਹਾਂ ਖਤਰਾ ਹੈ ਆਹ ਦਰਖਤਾਂ ਨਾਲ ਸਾਨੂੰ ਸੱਤਾਂ ਨੂੰ ਕਹਿੰਦੇ ਬੰਨ ਦੇ ਨੂੜ ਦੇ ਅਤੇ ਫਿਰ ਤੂੰ ਘਰੋਂ ਪੁੱਛ ਪੜਤਾਲ ਕਰਿਆ ਪਰ ਤੂੰ ਜ਼ਰੂਰ ਕਰਿਆ। ਫਿਰ ਕਹਿੰਦਾ ਵੀ ਚਲੋ ਠੀਕ ਹੈ ਅੱਜ ਤੱਕ ਮੈਂ ਮੰਨਿਆ ਤਾਂ ਕਿਸੇ ਦੀ ਗੱਲ ਹੈ ਨਹੀਂ ਹੈ ਅਤੇ ਤੁਸੀਂ ਗੱਲ ਤਾਂ ਠੀਕ ਕਹਿੰਦੇ ਹੋ ਵੀ ਭਾਈਵਾਲ ਕੋਈ ਬਣੋ ਕਿ ਨਹੀਂ ਬਣੋ ਕਿ ਐਵੇਂ ਤਾਂ ਨਹੀਂ ਫਸ ਜਾਵਾਂਗੇ ਇਕੱਲੇ। ਚੰਗਾ ਕਹਿੰਦੇ ਇੱਕ ਇੱਕ ਦਰਖਤ ਦੇ ਨਾਲ ਖੜ ਜਾਓ ਅਤੇ ਮੈਂ ਤੁਹਾਨੂੰ ਕਹਿੰਦੇ ਬੰਨ ਦਿੰਦਾ। ਉਹ ਬੰਨ ਕੇ ਨੂੜ ਕੇ ਨਾ ਫਿਰ ਚੱਲਿਆ ਬਾਲਮੀਕ ਘਰੇ। ਸਭ ਤੋਂ ਪਹਿਲਾਂ ਆ ਕੇ ਪਿਓ ਨੂੰ ਪੁੱਛਣ ਲੱਗਾ, ਕਹਿਣ ਲੱਗਾ ਵੀ ਤੁਹਾਡੇ ਪਿੱਛੇ ਮੈਂ ਆ ਜਿਹੜਾ ਕੁਝ ਕਰ ਕਰਾ ਰਿਹਾ ਇਹਦਾ ਹਿੱਸੇਦਾਰ ਬਣੇਗਾ? ਕਹਿੰਦਾ ਨਾ ਬਈ ਮੈਂ ਨਹੀਂ ਬਣਨਾ। ਕਹਿੰਦੇ ਕਾਰਨ? ਕਹਿੰਦੇ ਮੈਂ ਜਿਵੇਂ ਕਿਵੇਂ ਤੈਨੂੰ ਪਾਲ ਪੋਸ ਦਿੱਤਾ ਵੱਡਾ ਕਰ ਦਿੱਤਾ, ਹੁਣ ਬੁੱਢੇ ਹੋਏ ਦੀ ਸੇਵਾ ਕਰਨੀ ਰੋਟੀ ਪਾਣੀ ਦੇਣਾ ਤੇਰਾ ਫਰਜ਼ ਹੈ, ਮੈਂ ਤੈਨੂੰ ਪਾਲਿਆ ਤੂੰ ਮੇਰੇ ਹੁਣ ਸੰਭਾਲ, ਬਾਕੀ ਤਾਂ ਵੀ ਆਪਣਾ ਜਿਹੜਾ ਕੋਈ ਪਾਪ ਹੁੰਦਾ ਲੇਖਾ ਉਹ ਤਾਂ ਵੱਖਰਾ ਵੱਖਰਾ ਹੈ, ਤੂੰ ਆਪਣਾ ਮੇਰਾ ਆਪਣਾ। ਫਿਰ ਮਾਂ ਕੋਲ ਗਿਆ, ਮਾਂ ਨੇ ਵੀ ਇਹ ਸਿਰ ਮਾਰਤਾ, ਕਹਿੰਦੇ ਇਹ ਨਹੀਂ ਮੈਂ ਤੈਨੂੰ 9 ਮਹੀਨੇ ਅੰਦਰ ਰੱਖਿਆ, ਬਾਹਰ ਗੰਦ ਮਰ ਚੁੱਕਿਆ, ਪਾਲਿਆ ਪੋਸਿਆ, ਹੁਣ ਬੁੱਢੀ ਹੋਈ ਹੈ, ਤੂੰ ਮੈਨੂੰ ਸੰਭਾਲ ਅਤੇ ਬਾਕੀ ਨਹੀਂ ਹਿੱਸੇਦਾਰ। ਫਿਰ ਪੁੱਤ ਨੂੰ ਪੁੱਛਣ ਲੱਗਿਆ ਵੀ ਤੂੰ? ਉਹ ਵੀ ਕਹਿੰਦਾ ਨਹੀਂ ਵੀ ਇਹ ਨਹੀਂ, ਤੂੰ ਸਾਨੂੰ ਪਾਲੀ ਪੋਸੀ ਜਾ, ਜਦੋਂ ਅਸੀਂ ਵੱਡੇ ਹੋ ਗਏ ਤੂੰ ਪੈ ਗਿਆ ਮੰਜੇ 'ਤੇ, ਅਸੀਂ ਤੈਨੂੰ 2 ਰੋਟੀ ਦੇ ਦਿਆ ਕਰਾਂਗੇ, ਬਾਕੀ ਨਹੀਂ ਆ ਤੇਰੇ ਅਸੀਂ ਭਾਈ ਬਾਲ, ਜਿਹੜਾ ਤੂੰ ਕਰਦਾ ਨਾ ਪੁੱਟਾ ਜਿਹਦਾ ਇਹਦਾ ਹਿੱਸੇ ਦਾ ਤਾਂ ਤੂੰ ਹੀ ਹੈ, ਤੂੰ ਹੀ ਭਰੇਗਾ। ਉਸ ਵੇਲੇ ਫਿਰ ਪਛਤਾਉਣ ਲੱਗਿਆ ਹੱਦ ਹੋ ਗਈ, ਇਹਨਾਂ ਪਿੱਛੇ ਮੈਂ ਬੰਦੇ ਮਾਰੀ ਤੁਰੀ ਜਾਂਦਾ ਭਾਵ ਕਰੀ ਜਾਂਦਾ, ਇਹ ਕਹਿੰਦੇ ਅਸੀਂ ਹਿੱਸੇਦਾਰ ਨਹੀਂ ਅਤੇ ਫਸਲਾਂ ਤਾਂ ਮਨਾ ਤੂੰ ਹੀ ਹੈ। ਫਿਰ ਨਿੰਮਾ ਝੋਣਾ ਜਿਹਾ ਹੋ ਕੇ ਅਤੇ ਆ ਗਿਆ ਉਹਨਾਂ ਕੋਲ, ਕਹਿੰਦਾ ਵੀ ਸਾਧੂ ਗੱਲ ਤਾਂ 16 ਨੇ 7 ਹੈ, ਕੋਈ ਨਹੀਂ ਮੰਨਦਾ ਹੈ, ਕੋਈ ਹਿੱਸੇਦਾਰ ਨਹੀਂ ਬਣਦਾ, ਹੁਣ ਦੱਸੋ ਮੈਂ ਕੀ ਕਰਾਂ, ਮੈਂ ਤਾਂ ਉਹਨਾਂ ਪਿੱਛੇ ਆ ਸਾਰਾ ਕੁਝ ਪੁੱਠਾ ਸਿੱਧਾ ਕਰਦਾ ਰਿਹਾ, ਇਹ ਪਾਪ ਹੁਣ ਮੇਰੇ ਕਿਵੇਂ ਲੱਥਣਗੇ, ਮੈਂ ਤਾਂ ਬਹੁਤ ਬੰਦੇ ਮਾਰੇ ਇੱਥੇ ਉਹਨਾਂ ਪਿੱਛੇ। ਕਹਿਣ ਲੱਗੇ ਵੀ ਇਹ ਤਾਂ ਹੁਣ ਨਾਮ ਜਪ ਲਾ, ਤੂੰ ਪਰਮੇਸ਼ਰ ਦਾ ਨਾਮ ਦੇ ਵਿੱਚ ਬਲ ਹੈ, ਉਹ ਜਨਮਾਂ ਜਨਮਾਂ ਦੇ ਪਾਪ ਲਾ ਦਿੰਦਾ ਹੈ, ਉਹ ਬਖਸ਼ਿੰਦਾ ਹੈ ਨਾਮ। ਕਹਿੰਦਾ ਫਿਰ ਮੈਨੂੰ ਮੰਤਰ ਦੇ ਦਿਓ ਨਾਮ ਦਾ, ਦੱਸੋ ਮੈਂ ਕਿਵੇਂ ਜਪਾਂ। ਫਿਰ ਸਤਿਰਖੀ ਵਿਚਾਰਨ ਲੱਗੇ ਵੀ ਇੱਕ ਤਾਂ ਇਹ ਬਹੁਤ ਵੱਡਾ ਪਾਪੀ ਗੁਨਾਹੀ ਹੈ, ਦੂਜਾ ਹੈ ਸ਼ੂਦਰ, ਨੀਵੀਂ ਕੌਮ ਵਿੱਚੋਂ ਨੀਵੀਂ ਜਾਤ ਵਿੱਚੋਂ ਹੈ, ਅਤੇ ਨੀਵੀਂ ਜਾਤ ਵਾਲੇ ਨੂੰ ਨਾਮ ਦਾ ਮੰਤਰ ਨਹੀਂ ਦਿੱਤਾ ਜਾ ਸਕਦਾ। ਕਹਿੰਦੇ ਹੁਣ ਵੀ ਇਹ ਸ਼ਰਨ ਪੈ ਗਏ, ਕੋਈ ਢੰਗ ਤਰੀਕਾ ਸੋਚੋ ਜਿਸ ਕਰਕੇ ਇਹਨੂੰ ਗੁਰਮੰਤਰ ਵੀ ਮਿਲ ਜਾਏ ਅਤੇ ਜਿਹੜੀ ਕੋਈ ਪੁਰਾਤਨ ਰੀਤੀ ਉਹ ਵੀ ਬਣੀ ਰਹੇ। ਉਸ ਵੇਲੇ ਫਿਰ ਰਾਮ ਰਾਮ ਦੇ ਥਾਂ ਉਹਨਾਂ ਨੇ 2 ਅੱਖਰਾਂ ਨੂੰ ਉਲਟਾ ਕੇ ਕਹਿ ਦਿੱਤਾ, ਕਹਿੰਦੇ ਵੀ ਤੂੰ ਮਰਾ ਮਰਾ ਮਰਾ ਐਂ ਕਰੀ ਚੱਲਿਆ ਕਰ। ਉਹ ਬਸ ਕਹਿੰਦਾ ਜੀ ਸੱਤ ਵਚਨ, ਉਹ ਸਤਿਰਖੀ ਉਲਟਾ ਨਾਮ ਅੱਖਰਾਂ ਵਾਲਾ ਦੇ ਕੇ ਗੁਰਮੰਤਰ ਦੀਕਸ਼ ਕਰਕੇ ਬਾਲਮੀਕ ਦੇ ਕੋਲੋਂ ਚਲੇ ਗਏ। ਬਸ ਜਾਂ ਲੱਗਾ ਦਿਨ ਰਾਤ ਇੱਕ ਕਰਤਾ, ਸਾਲ ਭਰ ਤੱਕ ਬਸ ਪਹਿਲਾਂ ਤਾਂ ਮਰਾ ਮਰਾ ਕਹਿੰਦਾ ਸੀ, ਫਿਰ ਆਪੇ ਉਹ ਮਰਾ ਮਰਾ ਬਦਲ ਕੇ ਰਾਮ ਰਾਮ ਹੋ ਗਿਆ ਅਤੇ ਫਿਰ ਕਵਿਤਾ ਸਫੁਰਨ ਹੋਣ ਲੱਗ ਪਈ, ਫਿਰ ਅੰਤਰ ਜਾਮਤਾ ਹੋਇਆ ਹੀ। ਫਿਰ ਨਾਮ ਦੇ ਪ੍ਰਤਾਪ ਨਾਲ ਜਿਹੜਾ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਨੇ ਹੋਣਾ ਹੈ, ਜੋ ਕੁਛ ਉਹਨਾਂ ਨੇ ਕਰਨਾ ਹੈ ਉਹ 10,000 ਵਰ੍ਹਾ ਪਹਿਲਾਂ ਹੀ ਇੱਕ ਰਮਾਇਣ ਲਿਖ ਕੇ ਛੱਡੀ, ਜਿਹਦਾ ਨਾਮ ਵਾਲਮੀਕਿ ਰਮਾਇਣ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਨਾਮ ਐਸਾ ਮਹਾਨ ਹੈ ਇਹ, ਵੀ ਉਹ ਜਿਹੜਾ ਵਾਲਮੀਕ ਬਟਵਾਰਾ ਸੀ ਨਾ, ਰਾਹ ਮਾਰ ਸੀ, ਲੋਕਾਂ ਦੇ ਕੱਪੜੇ ਲਾਹ ਕੇ ਮਾਰ ਦੇਣ ਵਾਲਾ ਸੀ, ਉਹਨੇ ਨਾਮ ਜਪਿਆ ਅਤੇ ਉਹ ਆਦਿ ਕਵੀ ਉਹਨੂੰ ਕਹਿਣ ਲੱਗੇ, ਉਹਨੂੰ ਚਿਰੰਗਜੀਵੀ ਵੀ ਕਹਿੰਦੇ ਹਨ। ਉਸ ਸਤਯੁਗ ਦੇ ਸਮੇਂ ਤੋਂ ਲੈ ਕੇ ਤ੍ਰੇਤੇ ਯੁੱਗ ਤੱਕ ਜੀਂਦਾ ਰਿਹਾ, ਦੁਆਪਰ ਯੁੱਗ ਜੀ ਵਿੱਚ ਵੀ ਜੀਂਦਾ ਰਿਹਾ। ਕ੍ਰਿਸ਼ਨ ਭਗਵਾਨ ਜੀ ਨੇ ਉਹਦੇ ਚਰਨ ਧੋਤੇ ਅਤੇ ਘਰ ਦੇ ਵਿੱਚ ਆ ਕੇ ਭੋਜਨ ਛਕਾਉਣ ਤੋਂ ਫਿਰ ਉਹ ਪਾਂਡਵਾਂ ਦਾ ਵਿਚਾਰਿਆਂ ਦਾ ਜੱਗ ਸੰਪੂਰਨ ਹੋਇਆ ਸੀ। ਇਸ ਕਰਕੇ ਉਹ ਜਿਹੜਾ ਵਾਲਮੀਕ ਹੈ ਉਹ ਨਾਮ ਦੇ ਪ੍ਰਤਾਪ ਨੂੰ ਜਾਣਦਾ ਵੀ ਮੈਨੂੰ ਲੋਕ ਬਟਵਾਰਾ ਕਹਿੰਦੇ ਸੀ, ਰਾਹ ਮਾਰ ਕਹਿੰਦੇ ਸੀ, ਅੱਜ ਮੈਨੂੰ ਵਾਲਮੀਕ ਰਿਖੀ ਕਹਿ ਰਹੇ, ਚਿਰੰਗਜੀਵੀ ਕਹਿ ਰਹੇ, ਆਦਿ ਕਵੀ ਕਹਿ ਰਹੇ ਹੈ। ਇਹ ਨਾਮ ਦਾ ਪ੍ਰਤਾਪ ਹੈ। ਇਸੇ ਤਰ੍ਹਾਂ ਤਰਲੋਚਨ ਭਗਤ ਹੋਇਆ ਹੈ, ਕਹਿੰਦੇ ਉਹ ਵੀ ਨਾਮ ਦੇ ਪ੍ਰਤਾਪ ਕਰਕੇ ਮਹਾਨ ਬਣਿਆ ਹੈ। ਤਰਲੋਚਨ ਦੋ ਹੋਏ ਹੈ, ਇੱਕ ਤਾਂ ਧੰਨੇ ਭਗਤ ਨੂੰ ਜਿਹਨੇ ਉਹ ਮਸੇਰੀ ਦਾ ਵੱਟਾ ਜਿਹਾ ਦਿੱਤਾ ਸੀ ਅਤੇ ਗੋਰੀ ਗਊ ਲੈ ਲਈ ਸੀ, ਉਹਦੇ ਕਰਕੇ ਫਿਰ ਧੰਨਾ ਜੀ ਉਸ ਸਿਮਰਨ ਵਿੱਚ ਜੁੜ ਗਏ ਸਨ। ਅਤੇ ਜਦੋਂ ਪ੍ਰਸ਼ਾਦਾ ਛਕਣ ਦਾ ਸਮਾਂ ਆਉਂਦਾ ਉਦੋਂ ਫਿਰ ਉਹ ਰੱਖ ਕੇ ਮੂਹਰੇ ਜੇ ਕਹਿੰਦੇ ਜੀ ਭੋਗ ਲਾਓ ਭਗਵਾਨ, ਹੁਣ ਪਸੇਰੀ ਦੇ ਵੱਟੇ ਨੇ ਕੀ ਖਾਣਾ। ਅਤੇ ਇਹਨੇ ਕਹਿ ਦਿੱਤਾ ਸੀ ਵੀ ਦੇਖ ਲਾ ਤੈਨੂੰ ਵਧੀਆ ਗੋ ਦਿੱਤੀ, ਸਾਰਿਆਂ ਤੋਂ ਵੱਡਾ ਭਗਵਾਨ ਦਿੱਤਾ, ਵੱਡਾ ਭਗਵਾਨ। ਉਹ ਫਿਰ ਜਦੋਂ ਹੱਠ ਜਾ ਕੀਤਾ ਉਹ ਵੀ ਜੇ ਤੂੰ ਨਹੀਂ ਖਾਂਦਾ ਤਾਂ ਖਾਂਦਾ ਮੈਂ ਨਹੀਂ, ਫਿਰ ਇੱਥੇ ਹੀ ਭੁੱਖਾ ਤੇ ਆਇਆ ਮਰੂੰ। ਉਹ ਦੋ ਕੁ ਦਿਨ ਲੱਗੇ ਅਖੀਰੇ, ਕਹਿੰਦਾ ਵੀ ਜੇ ਤੁਸੀਂ ਗੁੱਸਿਆ ਫਿਰ ਮੈਂ ਕਾਹਨੂੰ ਰਹਿਣਾ, ਮੈਂ ਮਰਦਾ। ਫਿਰ ਆਵਾਜ਼ ਆਈ ਉਹ ਧੰਨੇ ਕਿਉਂ ਮਰਦਾ, ਕਹਿੰਦਾ ਮਰਾਨਾ ਵੀ ਹੋਰ ਕੀ ਕਰਾਂ ਜੀ, ਤੁਸੀਂ ਰੋਟੀ ਨਹੀਂ ਖਾਂਦੇ, ਲੱਸੀ ਨਹੀਂ ਪੀਂਦੇ, ਮੇਰੇ ਨਾਲ ਗੁੱਸੇ ਹੋ ਗਏ। ਉਹ ਕਹਿੰਦੇ ਉਹ ਜਿਹੜਾ ਅਸੀਂ ਆਪ ਸ਼ੇਰੀ ਦਾ ਵੱਟਾ ਹੈ, ਮੈਂ ਭਗਵਾਨ ਤਾਂ ਵੱਖਰਾ, ਇਹਨੇ ਨਹੀਂ ਖਾਣਾ, ਇਹ ਠਾਕਰ ਨਹੀਂ, ਇਹ ਤਾਂ ਪੱਥਰ ਹੈ। ਕਹਿੰਦਾ ਫਿਰ ਚੰਗਾ ਮਹਾਰਾਜ, ਜਿਹੜੇ ਤੁਸੀਂ ਹੈਗੇ ਅਸਲੀ ਤੁਸੀਂ ਛਕ ਲਓ। ਕਹਿੰਦੇ ਹਾਂ ਮੈਂ ਛਕ ਸਕਦਾ। ਉਹ ਪ੍ਰਗਟ ਹੋ ਗਏ, ਦਰਸ਼ਨ ਦਿੱਤੇ, ਅਤੇ ਉਹ ਇਹ ਸੁਣ ਕੇ ਜਾਠ ਰੋਟ ਭਗਤੀ ਲਾਗਾ ਮਿਲੇ ਪ੍ਰਤੱਖ ਸਾਈਆਂ ਧੰਨਾ ਬੜ ਭਾਗਾ, ਵੇਖ ਲਓ ਨਾਲੇ ਦਰਸ਼ਨ ਹੋ ਗਏ। ਨਾਲ ਹੀ ਫਿਰ ਉਹ ਨਾਮ ਦਾ ਪ੍ਰਤਾਪ ਕਰਕੇ 1100 ਜਨਮ ਪਹਿਲਾਂ ਨਾਮ ਜਪਿਆ ਸੀ, ਕਿਤੇ ਕਿਸੇ ਰੂਪ ਕਿਤੇ ਕਿਸੇ ਤਰ੍ਹਾਂ, ਉਹਦੇ ਕਰਕੇ ਭਗਵਾਨ ਸਾਰੇ ਕੰਮ ਕਰਨ ਲੱਗਿਆ, ਹਲ ਵਾਹੁਣ ਵੀ ਲੱਗ ਗਿਆ, ਹੱਟ 'ਤੇ ਵੀ ਲੱਗ ਗਿਆ, ਕਿਆਰੇ ਛੱਡਣ ਪੁੱਠੇ ਵੱਢਣ ਵੀ, ਘਰ ਦਾ ਕੰਮ ਵੀ। ਦੂਜਾ ਤਰਲੋਚਨ ਹੋਇਆ ਬਾਣੀਆਂ, ਇਹਦੇ ਘਰੇ ਸੰਤਾਨ ਨਹੀਂ ਹੈ ਸੀ, ਅਤੇ ਆਏ ਗਏ ਸਾਧੂ ਦੀ ਇਹ ਦੋਵੇਂ ਜੀ ਬਹੁਤ ਸੇਵਾ ਕਰਦੇ ਸੀ। ਜਦੋਂ ਬਜ਼ੁਰਗ ਹੋ ਗਏ, ਬਿਰਧ ਹੋ ਗਏ, ਆਪੋ ਵਿੱਚ ਹੀ ਵਿਚਾਰਾਂ ਕਰਨ ਲੱਗੇ ਵੀ ਹੁਣ ਆਏ ਗਏ ਸਾਧੂ ਬਹੁਤ ਰਹਿੰਦੇ ਹੈ, ਸਾਥੋਂ ਉਹਨਾਂ ਦੀ ਸੇਵਾ ਚੰਗੀ ਤਰ੍ਹਾਂ ਨਹੀਂ ਹੁੰਦੀ, ਕੋਈ ਢੰਗ ਤਰੀਕਾ ਕਰੀਏ ਜਿਸ ਕਰਕੇ ਆਏ ਗਏ ਸਾਧੂ ਸੰਤ ਦੀ ਸੇਵਾ ਟਹਿਲ ਪੂਰੀ ਹੋਵੇ। ਘਰਵਾਲੀ ਕਹਿੰਦੀ ਮਹਾਰਾਜ ਇਉਂ ਕਰੋ, ਆਪਾਂ ਕੋਈ ਸਿਆਣਾ ਨੌਕਰ ਰੱਖ ਲਓ, ਉਹਨੂੰ ਪੈਸੇ ਦੇ ਦਿਆ ਕਰਾਂਗੇ, ਉਹ ਆਏ ਗਏ ਦੀ ਸੇਵਾ ਕਰ ਦਿਆ ਕਰੇ, ਨਾਲੇ ਸਾਡੀ ਦੇਖ ਰੇਖ ਕਰਿਆ ਕਰੂਗਾ। ਕਹਿੰਦੇ ਗੱਲ ਤਾਂ ਠੀਕ ਹੈ, ਚੰਗਾ ਮੈਂ ਲੱਭ ਕੇ ਲਿਆਉਣਾ ਬਾਹਰੋਂ ਕੋਈ ਚੰਗਾ ਸਿਆਣਾ। ਉਧਰ ਪਰਮੇਸ਼ਰ ਭਗਵਾਨ ਨੇ ਵੀ ਹੁਣ ਇਹਨਾਂ ਦੇ ਘਰੇ ਕਿਹੜਾ ਇਹੋ ਜਿਹਾ ਰਹੂਗਾ ਵੀ ਮੈਂ ਹੀ ਉਹ ਭਗਤ ਜਿਨ੍ਹਾਂ ਕਾ ਲਾਲਾ ਗੋਲਾ ਵਾਲੀ ਗੱਲ ਕਰਾਂ। ਅਤੇ ਉਹ ਆਖੜ ਬਾਹਰ ਨਿਕਲਦੇ ਸਾਰ ਹੀ ਮਾ ਦਰਸ਼ਨ ਦਿੱਤੇ ਇਹਨੂੰ ਅਤੇ ਦੇਖ ਕੇ ਖੁਸ਼ ਹੋ ਗਏ। ਕਹਿਣ ਲੱਗੇ ਵੀ ਅਸੀਂ ਕੋਈ ਟਹਿਲਗਾ ਨੌਕਰ ਰੱਖਣਾ ਹੈ ਅਤੇ ਸਾਡੇ ਘਰ ਤੋਂ ਰਹਿ ਜਾਏਗਾ, ਅਸੀਂ ਜਿੰਨੀ ਕਹੇਗੇ ਮਾਇਆ ਦੇ ਦਿਆ ਕਰਾਂਗੇ। ਕਹਿਣ ਲੱਗਿਆ ਹਾਂ ਜੀ, ਸਾਧੂਆਂ ਸੰਤਾਂ ਦੀ ਸੇਵਾ ਕਰਕੇ ਤਾਂ ਮੈਨੂੰ ਬੜੀ ਪ੍ਰਸੰਨਤਾ, ਮੈਂ ਬਹੁਤ ਖੁਸ਼ ਹਾਂ, ਇਹ ਤਾਂ ਭਾਗਾਂ ਨਾਲ ਲੱਭਦੀ ਹੈ। ਕਹਿੰਦੇ ਵੀ ਫਿਰ ਤਾਂ ਮੈਂ ਤਾਂ ਜੇ ਅੰਦਰ ਹੀ ਧਾਰਦਾ ਵੀ ਕੋਈ ਸਿਆਣਾ ਲੱਭੇ, ਤੂੰ ਤਾਂ ਅੰਦਰੋਂ ਦਰਵਾਜ਼ੇ ਤੋਂ ਬਾਹਰ ਨਿਕਲਦਾ ਹੀ ਮਿਲ ਗਿਆ, ਇਹ ਤਾਂ ਭਗਵਾਨ ਨੇ ਬੜੀ ਕਿਰਪਾ ਕੀਤੀ। ਅਤੇ ਇਹ ਦੱਸ ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਲੋਕ ਅੰਤਰਜਾਮੀ ਕਹਿੰਦੇ। ਕਹਿੰਦੇ ਵੀ ਨਾਂ ਵੀ ਤੇਰਾ ਵਧੀਆ ਹੈ, ਚੰਗਾ ਵੀ ਅੰਤਰਜਾਮੀ ਘਰੇ ਚੱਲ, ਅਤੇ ਆਪਣੀਆਂ ਸ਼ਰਤਾਂ ਸ਼ੁਰਤਾਂ ਦੱਸ ਦੇ, ਜਿਹੜਾ ਕੋਈ ਲੈਣਾ ਦੇਣਾ ਉਹ ਦੱਸ ਦੇ, ਸਾਡੇ ਰਹਿ ਪਾ, ਅਸੀਂ ਬਜ਼ੁਰਗ ਹਾਂ, ਆਏ ਗਏ ਸਾਧੂ ਰਹਿੰਦੇ, ਉਹਨਾਂ ਦੀ ਸੇਵਾ ਤੂੰ ਕਰਨੀ ਹੈ। ਘਰਵਾਲੀ ਨੂੰ ਜਾ ਕੇ ਕਹਿਣ ਲੱਗੇ, ਲੈ ਆ, ਬਾਹਰ ਹੀ ਨਿਕਲਿਆ ਸੀ ਦਰਵਾਜ਼ੇ ਤੋਂ ਅੱਗੇ ਖੜ੍ਹਾ ਸੀ, ਇਹਦੇ ਨਾਲ ਗੱਲ ਕੀਤੀ ਹੈ, ਮੰਨ ਗਿਆ, ਇਹ ਕਹਿੰਦਾ ਸਾਧੂਆਂ ਸੰਤਾਂ ਦੀ ਸੇਵਾ ਕਰਕੇ ਮੈਂ ਬਹੁਤ ਖੁਸ਼ ਹੈ, ਅਤੇ ਨਾਂ ਵੀ ਇਹਦਾ ਵਧੀਆ ਹੈ, ਅੰਤਰਜਾਮੀ ਕਹਿੰਦਾ ਨਾਂ ਚੰਗਾ। ਹੁਣ ਤੂੰ ਇਹਨੂੰ ਸੰਭਾਲ ਲਾ, ਇਹਦੀ ਖਾਣ ਪੀਣ ਦਾ ਜਿਹੜੀ ਦੇਖ ਰੇਖ ਤੂੰ ਕਰਨੀ ਹੈ। ਫਿਰ ਉਹ ਕਹਿੰਦੇ ਲੈ ਵੀ ਕਿੰਨੇ ਰੁਪਈਏ ਲਵੇਂਗਾ? ਕਹਿੰਦਾ ਜੀ ਰੁਪਈਏ ਕੋਈ ਨਹੀਂ ਲੈਣੇ, ਮੁਫ਼ਤ ਸੇਵਾ ਕਰੂੰਗਾ, ਅਤੇ ਪਹਿਲਾਂ ਵੀ ਮੁਫ਼ਤ ਹੀ ਕਰਦਾ, ਮੈਂ ਨਹੀਂ ਲੈਂਦਾ ਕੁਛ। ਕਹਿੰਦੇ ਫਿਰ ਵੀ ਕੋਈ ਗੱਲ? ਕਹਿੰਦੇ ਇਹ ਹੈ ਵੀ ਇੱਕ ਤਾਂ ਤੁਹਾਡੇ ਵਿੱਚੋਂ ਮੇਰੀ ਕੋਈ ਨਿੰਦਿਆ ਨਾ ਕਰੇ, ਜੇ ਮੇਰੀ ਨਿੰਦਿਆ ਕਰੀ ਫਿਰ ਮੈਂ ਭੱਜੂ। ਜਿੰਨਾ ਚਿਰ ਪ੍ਰੇਮ ਕਰੋਗੇ ਉਨਾ ਚਿਰ, ਜਿੱਦਣ ਮੈਨੂੰ ਮਾੜਾ ਕਹਿ ਤਾਂ ਮੈਂ ਨਹੀਂ ਰਹਿਣਾ। ਕਹਿੰਦੇ ਹੋਰ? ਕਹਿੰਦੇ ਹੋਰ ਸ਼ਰਤ ਹੈ ਵੀ ਜਿੰਨਾ ਤੁਸੀਂ ਮੈਨੂੰ ਦਿਓਗੇ ਉਨਾ ਮੈਂ ਖਾਊਂਗਾ, ਮੈਂ ਨਹੀਂ ਕਹਿਣਾ ਹੋਰ ਦੇ, ਇਹ ਤੁਹਾਡੇ 'ਤੇ ਨਿਰਭਰ ਹੋਊਗਾ, ਜਿੰਨਾ ਤੁਸੀਂ ਦਿਓਗੇ ਉਨਾ ਖਾਊ, ਮੈਂ ਉਨਾ ਖਾ ਜਾਣਾ ਹੈ। ਅਤੇ ਤੀਜਾ ਹੈ ਵੀ ਜਦੋਂ ਮੈਂ ਕਰਜ਼ਾ ਕਰਾਉਂਦਾ ਹੋਵਾਂ ਤੁਸੀਂ ਰੋਕ ਟੋਕ ਨਹੀਂ ਕਰਨੀ ਮੈਨੂੰ, ਵਿੱਚ ਵਿਚਾਲੇ ਨਹੀਂ ਤਾਂ ਗੱਲ ਨਾ ਐਂ ਕਰ, ਹੋਏ ਕਰ, ਇਹ ਨਹੀਂ ਮੈਂ ਹੋਣ ਦੇਣੀ। ਕਹਿੰਦੇ ਇਹ ਵੀ ਚੰਗਾ, ਤਿੰਨੇ ਸ਼ਰਤਾਂ ਸਾਨੂੰ ਮਨਜ਼ੂਰ ਹੈ, ਜਦੋਂ ਤੈਨੂੰ ਅਸੀਂ ਕਿਉਂ ਮਾੜਾ ਆਖਾਂਗੇ, ਤੈਨੂੰ ਅਸੀਂ ਆਪਣੇ ਆਪ ਜਦੋਂ ਤੂੰ ਵਧੀਆ ਕੰਮ ਕਰੇਗਾ ਤੈਨੂੰ ਆਪ ਪੁੱਛਾਂਗੇ ਵੀ ਹੋਰ ਲੈਣਾ, ਹੋਰ ਲੈਣਾ ਖਵਾਵਾਂਗੇ ਰੱਜ ਕੇ, ਅਤੇ ਬਾਕੀ ਜਿਹੜਾ ਤੂੰ ਕਹਿ ਰਹੇ ਹੋ ਸਾਰਾ ਕੁਛ ਸਾਨੂੰ ਮਨਜ਼ੂਰ ਹੈ, ਰਹਿ ਪਾ, 13 ਮਹੀਨੇ ਤੱਕ ਇਹਨਾਂ ਦੇ ਘਰ ਦੇ ਵਿੱਚ ਪਰਮੇਸ਼ਰ ਨਾਮ ਜਪਣ ਕਰਕੇ ਉਹ ਗੋਲੇ ਬਣ ਕੇ ਟਹਿਲੂਏ ਬਣ ਕੇ ਰਹੇ। ਇੱਕ ਦਿਨ ਉਹ ਭਗਤ ਜੀ ਤਾਂ ਆਪਣਾ ਬਾਹਰ ਸ਼ਹਿਰ ਛਪੱਟਾ ਕਰਨ ਇਤਨੇਮ ਕਰਨ ਲਈ ਚਲੇ ਗਏ, ਅਤੇ ਅੰਤਰਜਾਮੀ 'ਚ ਉਹ ਜਿਹੜੀ ਤ੍ਰਿਲੋਚਨ ਦੀ ਘਰਵਾਲੀ ਉਹ ਕਰੇ, ਮਨ ਵਿੱਚ ਖਿਆਲ ਆਇਆ ਵੀ ਦੇਖੋ ਜਿਹੜਾ ਇਹ ਟਹਿਲੂਆ ਹੈ ਰੱਖਿਆ ਹੈ, ਜਿੰਨਾ ਮੈਂ ਦੇ ਦਿੰਦੀ ਉਹਨਾਂ ਖਾ ਲੈਂਦਾ ਹੈ, ਅਤੇ ਸਾਰੀ ਦਿਹਾੜੀ ਕੰਮ ਕਰੀ ਜਾਂਦਾ ਹੈ, ਫਿਰ ਦੇਖੋ ਦੱਸਣ ਦੀ ਕਹਿਣ ਦੀ ਲੋੜ ਨਹੀਂ ਹੈ, ਮੈਂ ਜੇ ਸੋਚਦੀ ਹੁੰਦੀ ਹੈ ਪਹਿਲਾਂ ਹੀ ਕਰਕੇ ਰੱਖ ਦਿੰਦਾ ਇਹ ਕੰਮ, ਵੀ ਆਟਾ ਪੀਣ ਨੂੰ ਮੈਂ ਕਹਿਣਾ ਹੁੰਦਾ ਹੈ ਇਹ ਪਹਿਲਾਂ ਹੀ ਛੱਟ ਛੁੱਟ ਕੇ ਅਤੇ ਪੀਹ ਕੇ ਲਿਆ ਕੇ ਰੱਖ ਦਿੰਦਾ, ਵੀ ਇਹ ਨਾ ਕਿਸੇ ਨੇ ਅੰਤਰਜਾਮੀ ਰੱਖਿਆ, ਵੀ ਇਹ ਤਾਂ ਦਿਲਾਂ ਦੀਆਂ ਜਾਣਦਾ, ਬਿਲਕੁਲ 16 ਆਨੇ ਹੈ ਵੀ ਪਹਿਲਾਂ ਕਰਦਾ ਹੈ, ਇਹ ਕਦੇ ਭੁੱਖਾ ਝਾਇਆ ਨਾ ਰਹਿ ਜਾਂਦਾ ਹੋਵੇ, ਵੀ ਹੁਣ ਮੈਂ ਅੱਜ ਇਹਨੂੰ ਰਲਾ ਕੇ ਖੋਣਾ ਹੈ ਅਤੇ ਦੇਖਣਾ ਵੀ ਕਿੰਨਾ ਕੁ ਖਾ ਲੈਂਦਾ ਹੈ। ਵੱਡੀ ਸਾਰੀ ਆਟੇ ਦੀ ਪਰਾਂਤ ਗੁੰਨਦੀ ਘਰਾੜੀ ਨਹੀਂ ਲੱਗ ਗਈ ਪਕਾਉਣ, ਕਹਿੰਦੇ ਲੈ ਵੀ ਅੰਤਰਜਾਮੀ ਬਹਿਜਾ ਚੌਂਕੜਾ ਮਾਰ ਕੇ, ਜਿੰਨਾ ਅੱਜ ਜੀ ਕਰਦਾ ਖੁੱਲ੍ਹਾ ਖਾ, ਬਾਕੀਆਂ ਨੂੰ ਫਿਰ ਦੇਖਾਂਗੇ। ਹੋਵਜ ਪ੍ਰੇਮ ਨਾਲ ਛਕਾਈ ਗਈ ਪਾਈ ਗਈ, ਇੱਧਰ ਸ਼ਿਵ ਨਾਲ ਛਕੀ ਗਏ, ਪ੍ਰਾਂਤ ਦੀ ਪ੍ਰਾਂਤ ਪ੍ਰਸ਼ਾਦਿਆਂ ਦੀ ਛੱਕ ਗਏ। ਆ ਪ੍ਰੇਮ ਪ੍ਰੂਮ ਆਏ ਕਰਾੜਨ ਦਾ ਕਿਧਰੇ ਗਿਆ, ਲੱਗ ਗਈ ਬੁੜ ਬੁੜ ਕਰਨ ਤੋਂ ਬਾਹਰ ਨਿਕਲ ਕੇ ਇੱਧਰ ਉੱਧਰ ਚੱਕਣ ਲੱਗੀ। ਗੁਆਂਢਣ ਨਿਕਲੇ ਕਹਿੰਦੇ ਕੀ ਹੈ ਕੀ ਹੈ, ਕਹਿੰਦੇ ਕੀ ਦੱਸਾਂ ਭੈਣੇ, ਆ ਕਰੇ ਨੌਕਰ ਕਾਹਦਾ ਲੱਗਿਆ, ਸੱਤਾਂ ਛੁੱਤੀਆਂ ਦਾ ਭੁੱਖਾ ਹੈ, ਸੁਝਾਇਆ ਨਹੀਂ ਰੱਜਦਾ। ਅੱਜ ਵੱਡੀ ਸਾਰੀ ਪ੍ਰਾਂਤ ਮੈਂ ਆਟੇ ਦੀ ਗੁੰਨ ਕੇ ਲੱਗ ਗਈ ਖੋਣ, ਕੋਈ ਤੁਰਿਆ ਗਿਆ ਨਾ ਨਹੀਂ ਕਹੀ, ਛੱਟੀਆਂ ਦਾ ਭੁੱਖਾ ਹੈ, ਤਬਾ ਲਾਇਆ ਤੇ ਬਸ ਲੋਪ ਹੋ ਗਏ। ਤੇ ਫਿਰ ਘੰਟੇ ਦੋ ਘੰਟੇ ਤੋਂ ਬਾਜਾ ਮਾਰੇ ਅੰਤਰਜਾਮੀ ਅੰਤਰਜਾਮੀ ਅੰਤਰਜਾਮੀ, ਤਾਂ ਬਸ ਗਏ। ਫਿਰ ਉਹਨਾਂ ਨੂੰ ਤਰਲੋਚਨ ਜੀ ਆ ਗਏ। ਤੇ ਫਿਰ ਉਸ ਵੇਲੇ ਕਹਿੰਦੇ ਵੀ ਪਤਾ ਨਹੀਂ ਕੀ ਗੱਲ ਹੋਈ, ਅੰਤਰਜਾਮੀ ਕਿੱਧਰ ਪਾਉਣ ਗਏ। ਕਹਿੰਦੇ ਕੋਈ ਗੱਲਬਾਤ ਤਾਂ ਨਹੀਂ ਐਸੀ ਵੈਸੀ ਕੀਤੀ? ਕਹਿੰਦੇ ਨਹੀਂ ਕੋਈ ਨਹੀਂ ਕੀਤੀ, ਮੈਂ ਤਾਂ ਸਿਰਫ ਆਟੇ ਦੀ ਪ੍ਰਾਂਤ ਗੁੰਢ ਕੇ ਉਹਨਾਂ ਨੂੰ ਛਕਾਉਣ ਲੱਗ ਪਈ ਸੀ, ਖਾਈ ਗਏ ਸਾਰੇ ਖਾ ਗਏ। ਕਹਿੰਦੇ ਚਲੋ ਉਹ ਤਾਂ ਉਹਦੀ ਮੌਜ ਹੈ, ਤੂੰ ਤਾਂ ਨਹੀਂ ਕੁਛ ਮੁੱਕੋ ਵਕਿਆ? ਕਹਿੰਦੇ ਨਹੀਂ ਨਹੀਂ ਕੁਛ ਨਾ ਕੁਛ ਤੂੰ ਕਿਹਾ ਹੋਊਗਾ। ਕਹਿੰਦੇ ਹਾਂ ਆਹ ਗੁੰਢ ਨਾਲ ਗੱਲ ਜੀ ਕੀਤੀ ਸੀ ਵੀ ਟਹਿਲੂਆ ਤਾਂ ਵਧੀਆ ਹੈ, ਸੇਵਾ ਤਾਂ ਬੜੀ ਕਰਦਾ, ਪਰ ਹੈ ਛਟੀਆਂ ਦਾ ਭੁੱਖਾ ਹੈ। ਕਹਿੰਦੇ ਪਾਤਾ ਪੁਆੜਾ, ਹੁਣ ਨਹੀਂ ਆਉਣਾ ਮੁੜ ਕੇ, ਇਹੋ ਜਿਹਾ ਕਿੱਥੋਂ ਲੱਭੂਗਾ। ਫਿਰ ਲੱਗ ਗਈ ਭਗਵਾਨ ਨੂੰ ਨਿੰਦਣ ਭੰਡਣ। ਕਹਿੰਦੇ ਪਹਿਲਾਂ ਤਾਂ ਸਾਡੇ ਦਿੱਤਾ ਨਹੀਂ ਘਰੇ ਬੱਚਾ, ਹੁਣ ਆਹ ਮਸਾਂ ਮਸਾਂ ਲਿਆਂਦਾ ਸੀ ਲੱਭ ਕੇ, ਇਹ ਵੀ ਖੋ ਲਿਆ ਤੂੰ, ਤੂੰ ਬੜਾ ਭੈੜਾ ਰੱਬਾ, ਸਾਨੂੰ ਮਾਰਨਾ ਹੈ ਬੁੜਿਆਂ ਨੂੰ। ਉਸ ਵੇਲੇ ਜਦੋਂ ਨਿੰਦਣ ਭੰਡਣ ਲੱਗ ਗਏ ਤੇ ਉੱਤਰੋਂ ਆਵਾਜ਼ ਜੀ ਭਗਤ ਜੀ ਨੂੰ ਆਈ, ਕਹਿੰਦੇ ਵੀ ਇਹ ਐਂ ਕਹਿੰਦੀ ਸੀ ਇਸ ਕਰਕੇ, ਜੇ ਤੁਸੀਂ ਕਹੋ ਤਾਂ ਮੈਂ ਆ ਜਾਂਦਾ ਫੇਰ। ਕਹਿੰਦੇ ਉਹ ਦੇਖ ਭਲੀਏ ਮਾਨਸੇ, ਉਹ ਜਿਹਦਾ ਨਾਮ ਜਪਦੇ ਉਹ ਗੋਲਾ ਬਣ ਕੇ ਆਇਆ ਸੀ, ਤੂੰ ਉਹਨੂੰ ਭੰਡੀ ਜਾਨੀ ਹੈ? ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਦੁੱਕਰ ਸੁੱਕਰ ਥਾਰੋ ਘਰ ਮਰੀ, ਤੇਰਾ ਕਰਮ ਹੈ ਤੇਰੇ ਮਾੜੇ ਕਰਮ ਕਰਕੇ ਤੇਰੇ ਨਹੀਂ ਹੋਇਆ, ਤੂੰ ਨਾਰਾਇਣ ਨੂੰ ਭੰਡਦੀ ਹੈ, ਉਹਨੂੰ ਮਾੜਾ ਆਖਦੀ ਹੈ, ਇਹ ਪਾਪ ਰੂਪ ਕਰਮ ਤੇਰਾ ਹੈ, ਤੂੰ ਨਿੰਦਿਆ ਕਰੀ ਤੁਰੀ ਜਾਨੀ ਐਸੇ ਦੀ। ਇਸ ਤਰ੍ਹਾਂ ਜਾਣੀ ਜਿਹੜਾ ਤਰਲੋਚਨ ਭਗਤ ਹੈ ਜਿਹਦੇ ਘਰੇ ਉਹ ਨਾਮ ਦੇ ਕਰਕੇ ਪਰਮੇਸ਼ਰ ਕਹਿੰਦੇ 13 ਮਹੀਨੇ ਇੱਕ ਗੋਲੇ ਬਣ ਕੇ ਰਹੇ, ਜੇ ਕਿਤੇ ਉਹ ਬਾਣੀਆਂ ਨਾਮ ਨਾ ਜਪਦਾ ਹੁੰਦਾ ਕਿਸੇ ਨੇ ਨਹੀਂ ਆਉਣਾ ਸੀ, ਉਵੇਂ ਮਰਨਾ ਸੀ ਬੁੱਢਿਆਂ ਨੇ ਬਿਨਾਂ ਪਾਣੀ ਤੋਂ, ਸ਼ਾਇਦ ਕੋਈ ਮੋਟੀ ਮੋਟੀ ਵੀ ਬਣਾਉਂਦਾ ਕਹਿੰਦਾ ਹੀ ਬਣਾਉਂਦਾ ਹੀ ਔਤ ਮਰਦੇ। ਇਹ ਨਾਮ ਦਾ ਪ੍ਰਤਾਪ ਹੈ ਉਹਨਾਂ ਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਚੜ੍ਹੀ ਹੋਈ ਹੈ। ਅਤੇ 13 ਮਹੀਨੇ ਇਹਨਾਂ ਦੇ ਘਰੇ ਭਗਵਾਨ ਅੰਤਰਜਾਮੀ ਗੋਲਾ ਬਣ ਕੇ ਸੇਵਾ ਕਰ ਗਿਆ। ਇਉਂ ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨਾਮ ਐਸਾ ਭਾਈ ਇਸ ਮਹਾਨ ਹੈ, ਇਹ ਭਗਤ ਬਣਾ ਦਿੰਦਾ ਹੈ, ਇਹ ਪਰਮੇਸ਼ਰ ਨੂੰ ਵੀ ਸੇਵਾ ਕਰਨ ਵਿੱਚ ਲਾ ਦਿੰਦਾ ਹੈ। ਚੌਥੇ ਨੰਬਰ 'ਤੇ ਹੈ ਕਹਿੰਦੇ ਨਾਰਦ, ਇਹ ਵੀ ਨਾਮ ਕਰਕੇ ਮਹਾਨ ਹੈ। ਪਹਿਲੇ ਜਨਮ ਵਿੱਚ ਦਾਸੀ ਦਾ ਪੁੱਤ ਸੀ ਨਾਰਦ, ਇਸ ਤਰ੍ਹਾਂ ਪੁਰਾਣਾ ਵਿੱਚ ਲਿਖਿਆ ਹੈ, ਜਿਹੜੇ ਇਹ ਨਾਨਕੇ ਰਹਿੰਦਾ ਹੁੰਦਾ ਸੀ ਅਤੇ ਜਿਹੜੇ ਉਹ ਪਿੰਡ ਦੇ ਬੱਚੇ ਜਦੋਂ ਰਾਤ ਨੂੰ ਖੇਡਦੇ ਨਾ ਅਤੇ ਇਹਨੂੰ ਫੜ ਕੇ ਕੁੱਟਦੇ, ਵਿੱਚੋਂ ਸਿਆਣੇ ਕਹਿੰਦੇ ਨਾ ਇਹਨੂੰ ਨਾ ਕੁੱਟੋ, ਇੱਕ ਤਾਂ ਇਹ ਦਾਸੀ ਦਾ ਪੁੱਤ ਹੈ ਵਿਚਾਰਾ, ਦੂਜਾ ਵਿਚਾਰਾ ਨਾਨਕੇ ਦਿਨ ਕੱਢਦਾ, ਇਹ ਤਾਂ ਉੱਥੋਂ ਬਿਪਤਾ ਦਾ ਮਾਂ। ਫਿਰ ਘਰੇ ਆਇਆ ਕਹਿੰਦੇ ਵੀ ਮਾਂ ਮੈਂ ਦਾਸੀ ਦਾ ਪੁੱਤ ਹੈ? ਕਹਿੰਦੇ ਹਾਂ ਦਾਸੀ ਦਾ ਪੁੱਤ ਹੈ। ਮੈਂ ਨਾਨਕੇ ਰਹਿੰਦਾ? ਕਹਿੰਦੇ ਹਾਂ, ਦੋਵੇਂ ਕੱਢੇ ਹੋਏ ਘਰੋਂ। ਕਹਿੰਦੇ ਹੈ ਐਂ? ਕਹਿੰਦੇ ਮਹਾਨ ਹੋ ਸਕਦਾ ਮੈਂ? ਕਹਿੰਦੇ ਹਾਂ ਪਰਮੇਸ਼ੁਰ ਦਾ ਨਾਮ ਜਪ ਲੈ, ਇਹ ਜਨਮ ਤਾਂ ਨਹੀਂ ਅਗਲੇ ਜਨਮ ਵਿੱਚ ਨੂੰ ਜਿੱਦਾਂ ਮਰਜ਼ੀ ਵੱਡਾ ਬਣ ਜਾਏ। ਕਹਿੰਦੇ ਫਿਰ ਚੰਗਾ, ਫਿਰ ਹੁਣ ਮੈਂ ਨਾਮ ਜਪ ਕੇ ਮਹਾਨ ਬਣੂੰਗਾ, ਅਤੇ ਪਹਿਲਾਂ ਨਾਮ ਜਪ ਕੇ ਮੈਂ ਦਾਸੀ ਦਾ ਪੁੱਤ ਨਹੀਂ ਹੋਣਾ, ਮੈਂ ਤਾਂ ਬ੍ਰਹਮਾ ਦਾ ਪੁੱਤ ਬਣੂ। ਇਸ ਤਰ੍ਹਾਂ ਫਿਰ ਲੱਗ ਗਿਆ ਨਾਮ ਜਪਣ। ਦੇਖ ਲਓ ਹੁਣ ਨਾਰਦ ਨੂੰ ਬ੍ਰਹਮਾ ਦਾ ਪੁੱਤਰ ਆਖਦੇ ਹੈ, ਵੀ ਇਹ ਨਾਮ ਦੇ ਜਾਪ ਕਰਕੇ ਹੈ। ਕੋਈ ਉਹਨੂੰ ਨਹੀਂ ਕਹਿੰਦਾ ਵੀ ਨਾਨਕੇ ਧੱਕੇ ਖਾਂਦਾ ਸੀ, ਮਾਂ ਕੋਲ ਬੱਚਿਆਂ ਕੋਲੋਂ ਘੁੱਟ ਖਾਂਦਾ ਸੀ। ਨਾਮ ਜਪਣ ਕਰਕੇ ਅੱਜ ਇਹਨੂੰ ਬ੍ਰਹਮਾ ਦਾ ਪੁੱਤਰ ਕਹਿੰਦੇ ਹੈ ਅਤੇ ਮੁਨੀ ਕਹਿੰਦੇ ਹੈ। ਫਿਰ ਦੇਖ ਲਓ ਨਾਮ ਦਾ ਪ੍ਰਤਾਪ ਹੈ, ਜਿੱਥੇ ਮਰਜ਼ੀ ਚਲਾ ਜਾਏ ਇਹਨੂੰ ਨਹੀਂ ਕੋਈ ਰੋਕ ਟੋਕ ਹੈਗੀ ਹੈ। ਜਿਹੜਾ ਵੀ ਕੋਈ ਅਵਤਾਰ ਹੁੰਦਾ ਉਹਦੇ ਕੋਲ ਜਾ ਬਹਿੰਦਾ ਜਾਂ ਮੱਥਾ ਟੇਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਵੀ ਇਹ ਨਾਰਦ ਮੁਨੀ ਆ ਗਿਆ ਸੀ, ਛੇਵੇਂ ਪਾਤਸ਼ਾਹ ਕੋਲ ਵੀ ਆਇਆ, ਇਤਿਹਾਸ ਵਿੱਚ ਪ੍ਰਸੰਗ ਹੈ। ਆ ਕੇ ਮਹਾਰਾਜ ਦੀ ਮਹਿਮਾ ਕਰਨ ਲੱਗ ਪਿਆ ਸੀ। ਮਹਾਰਾਜ ਕਹਿੰਦੇ ਵੀ ਕਿਵੇਂ ਆਏ ਹੈ? ਕਹਿੰਦੇ ਮਹਾਰਾਜ ਮੈਂ ਤਾਂ ਬੇਨਤੀ ਕਰਨ ਆਇਆ ਵੀ ਜਿਸ ਕੰਮ ਲਈ ਤੁਸੀਂ ਆਏ ਉਹ ਤਾਂ ਕਰਦੇ ਨਹੀਂ, ਤੁਸੀਂ ਚੁੱਪ ਚੁਪਾਤੇ ਬੈਠੇ ਹੈ, ਖੜਕਾਓ ਡੰਡਾ ਡੁੰਡਾ ਮਰਛਾ ਜੁੜਾਸਾ। ਮਹਾਰਾਜ ਵੀ ਕਹਿੰਦੇ ਵੀ ਅਸੀਂ ਤਾਂ ਚਾਹੁੰਦੇ ਸੀ ਵੀ ਨਾਰਦ ਮੁਨੂ ਹੋਊਗਾ ਲੜਾਈ ਜਾਗੂਗੀ, ਵੀ ਤੂੰ ਆ ਗਿਆ ਤੈਨੂੰ ਉਡੀਕਦੇ ਸੀ, ਬਸ ਹੁਣ ਜੰਗ ਜਾਗ ਪੈਣਗੇ, ਅੱਗੇ ਬਸ ਜੰਗ ਹੀ ਜੰਗ ਹੋਣਗੇ, ਲੜਾਈਆਂ ਵੇਖੀ ਜਾਣੀ ਬਹੁਤ ਸੇ। ਫਿਰ ਲੱਗ ਗਿਆ ਨੱਚਣ ਨਾਰਦ ਮੁਨੀ ਬੀਨ ਲੈ ਕੇ, ਕਹਿੰਦੇ ਵੀ ਮਹਾਰਾਜ ਨੇ ਸੁਣ ਲਈ ਪੁਕਾਰ, ਹੁਣ ਜੰਗ ਜੁੱਧ ਦੇਖਾਂਗੇ ਡੰਡਾ ਖੜਕਦਾ। ਇਸ ਤਰ੍ਹਾਂ ਜਿਹੜਾ ਨਾਰਦ ਮੁਨੀ ਹੈ ਉਹ ਨਾਮ ਦੇ ਪ੍ਰਤਾਪ ਨੂੰ ਜਾਣਦਾ ਵੀ ਜਿਸ ਕਰਕੇ ਉਹ ਬ੍ਰਹਮਾ ਦਾ ਪੁੱਤਰ ਬਣਿਆ, ਅਤੇ ਸਾਰੇ ਅਵਤਾਰਾਂ ਦੇ ਜਦੋਂ ਦਰਸ਼ਨ ਕਰਨਾ ਚਾਹੁੰਦਾ ਉੱਥੇ ਚਲਿਆ ਜਾਂਦਾ। ਗੁਰੂ ਕਲਗੀਧਰ ਜੀ ਕੋਲ ਵੀ ਆਇਆ ਸੀ ਹਮਾਉ ਪੰਖੀ ਦੇ ਖੰਭ ਜੇ ਲੈ ਕੇ, ਮਹਾਰਾਜ ਨੇ ਪਛਾਣ ਲਿਆ ਸੀ। ਕਹਿੰਦੇ ਆਓ ਜੀ ਤੁਹਾਡੇ ਤਾਂ ਦਰਸ਼ਨ ਹੀ ਦੁਰਲੱਭ ਹੈ, ਨਾਮ ਜਪਣ ਵਾਲਿਆਂ ਦੇ ਆ ਕਾਹਨੂੰ ਖੇਚਲ ਕਰਨੀ ਸੀ। ਕਹਿਣ ਲੱਗਿਆ ਨਹੀਂ ਮਹਾਰਾਜ, ਆਪ ਤੋਂ ਜਿਹੜੇ ਵੱਡੇ ਹੁੰਦੇ ਆ ਨਾ ਉਹਨਾਂ ਦੇ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਇਸ ਕਰਕੇ ਮਹਾਰਾਜ ਮੈਂ ਆ ਜਿਹੜੇ ਹਮਾਊ ਪੰਛੀ ਦੇ ਖੰਭ ਹੈ ਉਹ ਲੈ ਕੇ ਆਇਆ, ਇਹ ਆਪਣੇ ਤੀਰਾਂ ਨੂੰ ਜੜਾ ਲੈਣੇ, ਇਹਨਾਂ ਵਿੱਚ ਬਹੁਤ ਤੇਜ਼ੀ ਆ ਜਾਏਗੀ। ਇਸ ਤਰ੍ਹਾਂ ਬਚਨ ਵਿਲਾਸ ਦੇ ਕਰਕੇ ਜਦੋਂ ਚੱਲਣ ਲੱਗਿਆ, ਗੁਰੂ ਮਹਾਰਾਜ ਸਿੰਘਾਂ ਨੂੰ ਕਹਿੰਦੇ ਲਓ ਵੀ ਸਤਿਕਾਰ ਵਾਲੇ ਨੇ ਇਹਨੂੰ ਧੋਰਿਆ, ਉਹ ਸਾਧੂ ਨੂੰ ਜਦੋਂ ਤੋਰਨ ਗਿਆ ਬਾਹਰ ਜਾ ਨਿਕਲਿਆ ਉਦੋਂ ਹੀ ਦੇਖਣਾ ਬੰਦ ਹੋ ਗਿਆ। ਅਤੇ ਸਿੰਘ ਕਹਿੰਦੇ ਮਹਾਰਾਜ ਵੀ ਉਹ ਤਾਂ ਆਪਦੇ ਪਾਸੋਂ ਨਿਕਲਦਿਆਂ ਪਾਸ ਹੀ ਅਲੋਪ ਹੋ ਗਿਆ, ਕੌਣ ਸੀ? ਗੁਰੂ ਮਹਾਰਾਜ ਕਹਿੰਦੇ ਵੀ ਨਾਰਦ ਸੀ, ਬ੍ਰਹਮਾ ਦਾ ਪੁੱਤ, ਉਹ ਆਇਆ ਸੀ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਦਰਸ਼ਨ ਕਰਦਾਰ। ਕਹਿੰਦੇ ਮਹਾਰਾਜ ਆਹ ਜਿਹੜੀ ਭੇਟਾ ਅਜੀਬ ਤਰ੍ਹਾਂ ਦੀ ਲੈ ਕੇ ਹੈ। ਕਹਿੰਦੇ ਹਾਂ ਇਹ ਵੀ ਅਜੀਬ ਹੀ ਭੇਟਾ, ਉਹਦੀ ਹੋਰ ਤੀਰਾਂ ਨਾਲ ਜੁੜਵਾਏ। ਵੇਖਿਆ ਵੀ ਖੜੋ ਸਾਰੇ ਚਾਰ ਸਵੇਰੇ ਸਾਵਧਾਨ ਹੋ ਕੇ ਤੀਰ ਜਿੱਥੇ ਡਿੱਗਣ ਲੱਭ ਕੇ ਲਿਆਉਣੇ। ਉਹ ਪੰਜੇ ਤੀਰ ਚਲਾਏ, ਪੰਜੇ ਧਰਤੀ 'ਤੇ ਨਹੀਂ ਆਏ ਸੀ, ਉੱਪਰੀ ਆਕਾਸ਼ ਵਿੱਚ ਹੀ ਅਲੋਪ ਹੋ ਗਏ ਸੀ। ਫਿਰ ਗੁਰੂ ਮਹਾਰਾਜ ਕਹਿੰਦੇ ਵੀ ਇਹ ਤੀਰਾਂ ਉਹ ਜਿਹੜੇ ਖੰਭ ਸੀ ਉਹਨਾਂ ਵਿੱਚ ਹੀ ਐਸੀ ਵਿਸ਼ੇਸ਼ਤਾ ਸੀ, ਐਸਾ ਤਾਕਤ ਸੀ, ਉਹ ਹਮਾਊ ਪੰਛੀ ਦੇ ਖੰਭ ਸੀ, ਉਹ ਇੱਧਰ ਆਕਾਸ਼ ਉੱਪਰ ਰਹਿੰਦੇ ਨੇ। ਦੇਖ ਲਓ ਜਿਹੜੇ ਖੰਭ ਸੀ ਉਹ ਤੀਰਾਂ ਨੂੰ ਵੀ ਆਪਣੇ ਲੋਕ ਵਿੱਚ ਜਿੱਥੇ ਉਹ ਰਹਿੰਦੇ ਉੱਥੇ ਲੈ ਗਏ ਹਨ। ਇਸ ਤਰ੍ਹਾਂ ਦੇ ਬਚਨ ਫਿਰ ਬਾਣੀ ਦੇ ਸੰਬੰਧ ਵਿੱਚ ਕਿਹਾ ਵੀ ਇਹ ਬਾਣੀ ਪਰਮੇਸ਼ਰ ਕੋਲੋਂ ਆਈ ਹੈ, ਜਿਹਦਾ ਜਿਹੜਾ ਆਪਣੇ ਮਨ ਰੂਪੀ ਤੀਰ ਦੇ ਨਾਲ ਬਾਣੀ ਰੂਪ ਖੰਭ ਨੂੰ ਜੋੜ ਲੂਗਾ, ਬਾਣੀ ਵੀ ਅਕਾਲ ਪੁਰਖ ਕੋਲ ਲੈ ਜਾਓ, ਤੁਹਾਨੂੰ ਇਹ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਇਸ ਤਰ੍ਹਾਂ ਕਹਿੰਦੇ ਜਿਹੜਾ ਨਾਰਦ ਮੁਨੀ ਹੈ ਜਿਹਨੇ ਨਾਮ ਦੇ ਜਾਪ ਕਰਕੇ ਬ੍ਰਹਮਾ ਦਾ ਪੁੱਤ ਖਵਾਇਆ, ਅਤੇ ਪੰਚ ਰਾਤਰੀ ਜਿਹੜਾ ਗ੍ਰੰਥ ਹੈ ਜਿਹਦੇ ਵਿੱਚ 11 ਪ੍ਰਕਾਰ ਦੀ ਭਗਤੀ ਲਿਖੀ ਹੋਈ ਹੈ ਖੋਲ ਖੋਲ ਕੇ। ਉਹ ਐਸਾ ਮਹਾਨ ਪੁਸਤਕ ਦਾ ਲਿਖਾਰੀ ਨਾਰਦ ਮੁਨੀ ਹੋਇਆ ਹੈ, ਇਹ ਨਾਮ ਕਰਕੇ ਮਹਾਨ ਹੈ। ਧਰੂ ਸਨ ਕਾਦ ਜੈ ਦੇਵ ਸਤੰਨਾ। ਇਸੇ ਤਰ੍ਹਾਂ ਧਰੂ ਭਗਤ ਜੀ ਹੋਇਆ, ਪਾਂਚ ਵਾਰ ਕੋ ਅਨਾਰਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਨਹੀਂ ਤਾਂ ਮਤਰੇਈ ਮਾਂ ਨੇ ਵੇਖ ਲਓ ਕੁੱਛੜ ਚੋਂ ਕੱਢ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ। ਕਹਿੰਦੇ ਜੇ ਤੂੰ ਇਹ ਪਿਓ ਦੀ ਗੋਦ ਵਿੱਚ ਬਹਿਣਾ ਫਿਰ ਮਰ ਕੇ ਨਾ ਸਰੀਰ ਛੱਡ ਕੇ ਮੇਰੇ ਪੇਟ ਰਾਹੀਂ ਹੋ ਕੇ ਜੰਮ, ਫਿਰ ਤੂੰ ਇਹ ਗੋਦ ਵਿੱਚ ਬੈਠ ਸਕਦਾ। ਉਹ ਡੁਸਕਾਰੇ ਜਿਹਾ ਮਾਰਦਾ ਆਪਣੀ ਮਾਂ ਕੋਲ ਆ ਗਿਆ ਸੀ ਅਤੇ ਮਾਂ ਨੂੰ ਕਹਿਣ ਲੱਗਾ ਵੀ ਤੂੰ ਰਾਣੀ ਹੈ ਕਿ ਦਾਸੀ ਹੈ? ਕਹਿਣ ਲੱਗੀ ਹੈ ਤਾਂ ਮੈਂ ਜਨਮ ਤੋਂ ਲੈ ਕੇ ਰਾਣੀ, ਕਿਸੇ ਰਾਜੇ ਦੇ ਘਰ ਪੈਦਾ ਹੋਈ ਹੈ ਅਤੇ ਰਾਜੇ ਦੇ ਘਰ ਵਿਆਹੀ ਹੋਈ ਹੈ। ਪਰ ਗੱਲ ਆ ਵੀ ਹੋਰ ਪੁੰਨ ਦਾਨ ਤਾਂ ਬਹੁਤ ਕੀਤੇ, ਨਾਮ ਨਹੀਂ ਜਪਿਆ ਹੈ। ਨਾਮ ਨਾ ਜਪਣ ਕਰਕੇ ਮੇਰੀ ਇੱਥੇ ਰਾਜੇ ਦੇ ਘਰ ਦੇ ਵਿੱਚ ਵੀ ਕੋਈ ਆਦਰ ਸਤਿਕਾਰ ਨਹੀਂ ਹੈ। ਅਤੇ ਇਹ ਪੁੱਤਰ ਜੇ ਤੂੰ ਆਦਰ ਸਤਿਕਾਰ ਚਾਹੁੰਦਾ ਫਿਰ ਤਕੜਾ ਹੋ ਕੇ ਪਰਮੇਸ਼ਰ ਦਾ ਨਾਮ ਜਪ, ਜੋ ਚਾਹੇ ਉਹ ਕੁਛ ਲੈ ਲਏਗਾ। ਦੱਸੋ ਮਾਂ ਦੀ ਸਿੱਖਿਆ ਦਾ ਐਸਾ ਅਸਰ ਹੋਇਆ ਧਨੂਪੁਰ, ਕਹਿੰਦਾ ਚੰਗਾ ਮਾਂ ਹੁਣ ਮੈਂ ਜੰਗਲ ਵਿੱਚ ਜਾ ਕੇ ਇੰਨਾ ਨਾਮ ਜਪੂੰ ਜਿਸ ਪਦਵੀ 'ਤੇ ਮੇਰਾ ਦਾਦਾ ਪੜਦਾਦਾ ਲੱਕੜ ਦਾਦਾ ਨਹੀਂ ਨਾ ਪੁੱਜਿਆ, ਉੱਥੇ ਪੁੱਜੂ, ਉਹ ਪਦਵੀ 'ਤੇ ਪੁੱਜੂ ਜਿਹਦੀ ਪਦਵੀ ਮੁੜ ਕੇ ਅਟਲ ਪਦਵੀ 'ਤੇ ਜਾਊਂ, ਉਹ ਰਾਜ ਭਾਗ ਕਰੂੰ ਜਿਹੜਾ ਖੁੱਸੇ ਨਾ। ਬਸ ਫਿਰ ਚੱਲ ਪਿਆ ਬਾਹਰ, ਚੱਲਿਆ ਕਰਨ ਤਪ, ਅੱਗੇ ਨਾਰਦ ਮੁਨੀ ਜੀ ਮਿਲ ਗਏ ਇਹਨੂੰ। ਕਹਿੰਦੇ ਉਹ ਕਿੱਧਰ ਚੱਲਿਆ? ਕਹਿੰਦਾ ਜੀ ਮੈਂ ਚੱਲਿਆ ਤਪ ਕਰਨ, ਨਾਮ ਜਪਣ। ਕਹਿਣ ਲੱਗੇ ਉਹ ਬੱਚਾ ਹਾਂ। ਕਹਿੰਦੇ ਤਰਕ ਮਾਰੀ ਮਤਰੇਈ ਮਾਂ ਨੇ, ਮੈਨੂੰ ਚੱਕ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਮੈਂ ਹੁਣ ਨਾਮ ਜਪ ਕੇ ਅਟਲ ਪਦਵੀ ਪ੍ਰਾਪਤ ਕਰਨੀ ਹੈ, ਮੈਂ ਨਹੀਂ ਜਾਣਾ ਕਰੇ। ਕਹਿਣ ਲੱਗੇ ਚਲੋ ਬੱਚਿਆਂ ਨੂੰ ਐਸਾ ਕਹਿ ਕਹਾ ਦੇਈਦਾ, ਗੁੱਸਾ ਨਹੀਂ ਕਰੀਦਾ। ਕਹਿੰਦਾ ਜੀ ਨਹੀਂ, ਗੱਲ ਉਹਨੇ ਸਹੀ ਕਹੀ ਹੈ, ਮੈਂ ਠੀਕ ਹੈ, ਮੈਨੂੰ ਹੁਣ ਤੁਸੀਂ ਕੋਈ ਰਾਹ ਦਿਓ। ਫਿਰ ਉਹ ਨਾਰਦ ਮੁਨੀ ਨੇ ਇਹਨੂੰ ਗੁਰਮੰਤਰ ਦੇ ਦਿੱਤਾ, ਕਹਿੰਦੇ ਉਹ ਨਮੋ ਭਾਗ ਉੱਤੇ ਇਸ ਤਰ੍ਹਾਂ ਸ਼੍ਰੀ ਵਾਸ਼ਦੇਵ ਆਏ ਨਵੇਂ ਹੈ, ਇਹ ਮੰਤਰ ਦੜਾ ਦਿੱਤਾ। ਕਹਿੰਦੇ ਇਹ ਜਪੀ ਚੱਲ, ਜੋ ਚਾਹੁੰਦਾ ਉਹ ਕੁਛ ਮਿਲ ਜਾਏਗਾ। ਫਿਰ ਲੱਗ ਗਿਆ 9 ਮਹੀਨੇ ਤੱਕ ਇਹ ਧਰੂ ਪ੍ਰਹਿਲਾਦ ਭਗਤ ਨੇ ਭਗਤੀ ਕੀਤੀ, ਇੱਕ ਪੈਰ ਦੇ ਅੰਗੂਠੇ ਦੇ ਭਾਰ ਹੋ ਕੇ ਖੜਿਆ। ਪਹਿਲਾਂ ਤਾਂ ਦਰਖਤਾਂ ਦੇ ਫਲ ਛਕਦਾ ਸੀ, ਫਿਰ ਉਹ ਵੀ ਛੱਡਤੇ, ਫਿਰ ਫੁੱਲ ਜੇ ਖਾਣ ਲੱਗ ਪਿਆ, ਫਿਰ ਹਰੇ ਹਰੇ ਪੱਤੇ ਜੇ ਖਾਣ ਲੱਗ ਪਿਆ, ਫਿਰ ਸੁੱਕੇ ਹੀ ਖਾਣ ਲੱਗ ਪਿਆ, ਅਖੀਰ 'ਤੇ ਫਿਰ ਪਾਣੀ 'ਤੇ ਗੁਜ਼ਾਰਾ। ਆਖਰੀ ਕਹਿੰਦੇ ਪਾਣੀ ਪੀਣਾ ਵੀ ਸਭ ਕੁਛ ਛੱਡ ਕੇ ਬਸ ਨਾਮ ਦੇ ਪ੍ਰਣ ਹੋ ਗਿਆ। ਫਿਰ ਉਹ ਭਗਵਾਨ ਨੇ ਆ ਕੇ ਦਰਸ਼ਨ ਦਿੱਤੇ ਧਰੂ ਨੂੰ, ਕਹਿਣ ਲੱਗਿਆ ਵੀ ਜੋ ਮੰਗਣਾ ਮੰਗ ਲੈ, ਅਤੇ ਇਹਦੀ ਐਸੀ ਲਿਬਰਤੀ ਲੱਗੀ ਹੈ ਝੱਕਿਆ ਹੀ ਨਹੀਂ ਬਾਹਰ। ਉਹ ਐਸਾ ਸਰੂਪ ਦਾ ਧਿਆਨ ਅੰਦਰ ਵੱਸ ਗਿਆ ਇਸਦੇ ਧਰੂ ਦੇ। ਉਸ ਵੇਲੇ ਫਿਰ ਉਹਨੂੰ ਲੋਭ ਕੀਤਾ, ਜਦੋਂ ਅੱਖਾਂ ਖੋਲੀਆਂ ਬਾਹਰ ਉਸੇ ਸਰੂਪ ਦੇ ਦਰਸ਼ਨ ਹੋ ਗਏ, ਫਿਰ ਚਰਨੀ ਪੈ ਗਿਆ ਅਤੇ ਬਾਲਕ ਜਾਣ ਕੇ ਇਹਨੂੰ ਜੱਫੀ ਵਿੱਚ ਲੈ ਲਿਆ। ਕਹਿਣ ਲੱਗਿਆ ਵੀ ਮੰਗ ਧਰੂ ਕੀ ਮੰਗਦਾ ਹੈ? ਕਹਿਣ ਲੱਗਿਆ ਮਹਾਰਾਜ ਹੁਣ ਨਹੀਂ ਕੋਈ ਇੱਛਾ ਰਹੀ, ਹੁਣ ਤਾਂ ਸਭ ਇੱਛਾ ਖਤਮ ਹੈ, ਨਿਰਛਤ ਹਾਂ। ਕਹਿੰਦੇ ਨਹੀਂ, ਕੋਈ ਨਾ ਕੋਈ ਤਾਂ ਹੁਣ ਤੈਨੂੰ ਲੈਣਾ ਪਊ ਮੰਗ। ਕਹਿੰਦਾ ਜੀ ਦੱਸ, ਕਹਿ ਤਾਂ ਤੁਹਾਨੂੰ ਨਿਰਛਤ ਹਾਂ, ਕੋਈ ਇੱਛਾ ਨਹੀਂ ਰਹੀ। ਕਹਿਣ ਲੱਗੇ ਵੀ ਠੀਕ ਹੈ, ਹੁਣ ਤੂੰ ਨਿਰਛਤ ਹੋ ਗਿਆ, ਪਰ ਜਦੋਂ ਤੂੰ ਘਰੋਂ ਚੱਲਿਆ ਸੀ ਉਦੋਂ ਇੱਛਾ ਕੀਤੀ ਸੀ ਵੀ ਜਿਹੜੀ ਪਦਵੀ 'ਤੇ ਮੇਰਾ ਦਾਦਾ ਪੜਦਾਦਾ ਲੱਕੜ ਦਾਦਾ ਨਹੀਂ ਨਾ ਪੁੱਜਿਆ, ਉਸ ਪਦਵੀ 'ਤੇ ਮੈਂ ਬਿਰਾਜਮਾਨ ਹਾਂ। ਕਹਿੰਦੇ ਚੰਗਾ, ਹੁਣ ਤੂੰ ਨਾਮ ਜਪਿਆ, ਨਾਮ ਦੇ ਪ੍ਰਤਾਪ ਨਾਲ ਤੈਨੂੰ ਅਟਲ ਪਦਵੀ ਪ੍ਰਾਪਤ ਹੋਊਗੀ। ਇੱਥੇ ਵੀ 36,000 ਵਰ੍ਹਾਂ ਤੋਂ ਰਾਜ ਪਾ ਕਰ, ਮਰਨ ਤੋਂ ਬਾਅਦ ਅਟਲ ਪਦਵੀ ਦੇ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਨਾਮ ਦਾ ਪ੍ਰਤਾਪ ਐਸਾ ਵੀ ਧਰੂ ਨੇ ਜਪਿਆ 5 ਸਾਲਾਂ ਦੇ ਨੇ, ਉਹ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ। ਅਤੇ ਫਿਰ 36,000 ਵਰ੍ਹਾਂ ਇਹ ਦੁਨੀਆ 'ਤੇ ਧਰਤੀ 'ਤੇ ਉਹਨੇ ਰਾਜ ਭਾਗ ਕੀਤਾ, ਅਤੇ ਬਾਕੀ ਸਾਰਾ ਜਿਹੜਾ ਕਰਤੱਵ ਹੈ ਆਪੇ ਹੀ ਹੋਈ ਜਾਂਦਾ ਸੀ। ਫਿਰ ਉਹ ਬਸ ਭਗਤੀ ਕਰੀ ਜਾਂਦਾ ਸੀ, ਕੋਈ ਹਲਚਲ ਨਹੀਂ ਹੁੰਦੀ ਸੀ ਉਹਦੇ ਰਾਜ ਭਾਗ ਵਿੱਚ, ਸਭ ਪਾਸੇ ਲੰਗਰ ਛੇਤਰ ਲੱਗੇ ਹੁੰਦੇ ਸੀ। ਸੋ ਇਸ ਤਰ੍ਹਾਂ ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਧਰੂ ਮਹਾਨ ਹੋਇਆ ਨਾਮ ਕਰਕੇ। ਸਨਕਾਦਕ ਬ੍ਰਹਮਾ ਦੇ 4 ਪੁੱਤਰ, ਇਹ ਵੀ ਵਿਦਿਆ ਪੜ੍ਹ ਗਏ ਸੀ, ਪੜ੍ਹ ਕੇ ਅਤੇ ਫਿਰ ਇਹਨਾਂ ਨੂੰ ਵਿਦਿਆ ਦਾ ਹੰਕਾਰ ਹੋ ਗਿਆ ਸੀ। ਇੱਕ ਵਾਰੀ ਆਪਣੇ ਬ੍ਰਹਮਾ ਪਿਓ ਕੋਲ ਆਏ, ਕਹਿੰਦੇ ਵੀ ਤੂੰ ਵੀ ਆਪਣੇ ਆਪ ਨੂੰ ਵੇਦ ਪਾਠੀ ਕੋਣ ਹੈ, ਪੜ੍ਹਿਆ ਲਿਖਿਆ ਕੋਣ ਹੈ, ਇੱਕ ਤੈਨੂੰ ਅਸੀਂ ਪ੍ਰਸ਼ਨ ਕਰਦੇ ਹਾਂ, ਇਹਦਾ ਥੋੜ੍ਹਾ ਜਿਹਾ ਧਿਆਨ ਨਾਲ ਵਿਚਾਰ ਨਾਲ ਵੀ ਉੱਤਰ ਦੇ ਸਾਨੂੰ। ਕਹਿੰਦੇ ਵੀ ਉਹ ਕੀ ਹੈ? ਕਹਿੰਦੇ ਵੀ ਪਿਓ ਇਹ ਦੱਸ ਵੇਦ ਪਾਠੀ, ਵੀ ਜਿਹੜਾ ਮਨ ਹੈ, ਜਿਹੜੇ ਇੰਦਰੀਆਂ ਦੇ ਵਿਸ਼ੇ ਹੈ, ਇਹ ਤੋਂ ਅਲੱਗ ਹੋ ਕੇ ਵੱਖਰਾ ਹੋ ਕੇ ਕਿਹੜੇ ਆਸਰੇ ਰਹਿੰਦਾ ਹੈ? ਵੀ ਅੱਖਾਂ ਜਿਹੜੀਆਂ ਰੂਪ ਦੇ ਆਸਰੇ ਟਿਕਦੀਆਂ, ਕੰਨ ਜਿਹੜੇ ਆ ਜਿੱਥੇ ਸੁਣਵਾਉਣ ਸੁਣ ਹੁੰਦਾ ਉੱਥੇ ਟਿਕਦੇ ਆ ਜਾਂਦੇ ਆ, ਉਹਦੇ ਨੂੰ ਅੱਖਾਂ ਉਹਦੇ ਨੂੰ ਜਾਂਦੀਆਂ, ਜਵਾਨ ਰਸਾ ਕਸਾਂ ਦੇ ਆਸਰੇ ਹੈ। ਅਤੇ ਇਹ ਜਿਹੜਾ ਮਨ ਹੈ ਵਿਸ਼ਿਆਂ ਤੋਂ ਵੱਖਰਾ ਹੋ ਕੇ ਫਿਰ ਅਲੱਗ ਹੋ ਕੇ ਕਿਹਦੇ ਆਸਰੇ ਟਿਕਦਾ ਹੈ? ਅਤੇ ਬ੍ਰਹਮਾ ਨੂੰ ਕੋਈ ਉੱਤਰ ਨਹੀਂ ਆਇਆ। ਅਤੇ ਮਖੌਲ ਜਾ ਕਰਨ ਗੱਲ ਲੱਗ ਗਈ, ਕਹਿੰਦੇ ਐਵੇਂ ਪੜ੍ਹਿਆ ਫਿਰਦਾ, ਇੰਨੀ ਗੱਲ ਨਹੀਂ ਤਾਂ ਇਸਨੂੰ ਦੱਸਣ ਦੀ ਬਾਪੂ ਤੋਂ। ਅੱਖਾਂ 'ਚੋਂ ਪਾਣੀ ਆ ਗਿਆ ਬ੍ਰਹਮਾ ਦੇ, ਉਹ ਕਹਿੰਦੇ ਹੱਦ ਹੋ ਗਈ, ਆਹ ਮੁੰਡਿਆਂ ਨੇ ਚੁੱਪ ਕਰਾ, ਇਹਨਾਂ ਦਾ ਉੱਤਰ ਨਹੀਂ ਆਉਂਦਾ ਮੈਨੂੰ। ਅਤੇ ਉਹ ਫਿਰ ਜਦੋਂ ਅਫਸੋਸ ਜਿਹਾ ਹੋਇਆ, ਕਹਿੰਦੇ ਉਹ ਭਗਵਾਨ ਤੂੰ ਹੀ ਪ੍ਰਗਟ ਹੋ ਕੇ ਇਹਨਾਂ ਨੂੰ ਵਿਚਾਰੇ ਨੂੰ ਕਰ, ਇਹਨਾਂ ਦਾ ਤਾਂ ਮੇਰੇ ਤੋਂ ਨਿਮਾ ਇਹਨਾਂ ਨੂੰ ਮੱਤ ਮਾਰਤੀ। ਉਸ ਵੇਲੇ ਫਿਰ ਹੰਸਾ ਅਵਤਾਰ ਹੋ ਗਿਆ। ਇਹ ਹੰਸ ਦੇ ਅਵਤਾਰ ਦੇ ਵਿੱਚ ਸਾਰਿਆਂ ਖੁੰਬਾਂ ਖੁੰਬਾਂ 'ਤੇ ਵੇਦ ਦੀਆਂ ਸੁਰਤੀਆਂ ਲਿਖੀਆਂ ਲੁਕੀਆਂ ਇਹਨਾਂ ਦੇ ਸਾਹਮਣੇ ਆ ਹੋਏ, ਜਦੋਂ ਦਰਸ਼ਨ ਦਿੱਤੇ, ਉਸ ਵੇਲੇ ਦੇਖ ਕੇ ਸੂਰ ਅਚਾਲੀ ਹੋ ਗਏ। ਉਹ ਦੇਖ ਕੇ ਵੀ ਇਹ ਕੋਈ ਮਹਾਨ ਹੈ, ਅਤੇ ਕਹਿੰਦੇ ਵੀ ਤੁਸੀਂ ਕੌਣ ਹੋ ਜੀ? ਕਹਿੰਦੇ ਇਹ ਤੁਸੀਂ ਗੱਲ ਵੀ ਭਲਾ ਪੁੱਛ ਲਓ, ਕਿਵੇਂ ਪੁੱਛ ਲਈਏ ਵੀ ਤੁਸੀਂ ਕੌਣ ਹੋ, ਵੀ ਕੌਣ ਕੀ ਹੁੰਦਾ, ਕੌਣ ਕਿਹਨੂੰ ਕਹੀਦਾ ਹੈ? ਵੀ ਇਹ ਵਿਦਵਾਨ ਥੋੜ੍ਹਾ ਪੁੱਛਦੇ ਹੁੰਦੇ ਵੀ ਕੌਣ ਹੈ? ਤੈਨੂੰ ਸਾਰਿਆਂ ਪਤਾ ਵੀ ਸਾਰੇ ਬ੍ਰਹਮ ਹੈ, ਸਾਰਿਆਂ ਵਿੱਚ ਉਹਦਾ ਨਿਵਾਸ ਹੈ, ਕੌਣ ਕੌਣ ਦੀ ਗੱਲ ਕਿਹੜੀ ਹੈ? ਤੁਸੀਂ ਵੀ ਉਸੇ ਦੇ, ਅਸੀਂ ਮੈਂ ਵੀ ਉਸੇ ਦਾ, ਚੁੱਪ ਜੇ ਕਰ ਗਏ। ਉਸ ਵੇਲੇ ਕਹਿੰਦੇ ਵੀ ਅਸੀਂ ਪਿਓ ਨੂੰ ਪੁੱਛਿਆ ਸੀ, ਉਹ ਤਾਂ ਨਹੀਂ ਆਇਆ ਉੱਤਰ, ਉਹ ਤਾਂ ਲੱਗ ਗਿਆ ਸੀ ਅੱਖਾਂ ਮੀਚ ਕੇ ਰੋਣ। ਤੂੰ ਕਹਿੰਦੇ ਬੜਾ ਸੋਹਣਾ ਸਿੱਖਾਂ ਅਤੇ ਸਿਆਣਾ ਦੱਸਦਾ, ਤੂੰ ਹੀ ਦੱਸ ਵੀ ਜਿਹੜਾ ਮਨ ਹੈ ਵਿਸ਼ਿਆਂ ਤੋਂ ਅਲੱਗ ਹੋ ਕੇ ਵੱਖਰਾ ਨਲੇਪ ਹੋ ਕੇ ਕਿਹਦੇ ਆਸਰੇ ਟਿਕਦਾ ਹੈ? ਕਹਿੰਦੇ ਇੰਨਾ ਵੀ ਨਹੀਂ ਤੁਹਾਨੂੰ ਪਤਾ, ਮਨ ਸ਼ਬਦ ਦੇ ਆਸਰੇ ਟਿਕਦਾ, ਸ਼ਬਦ ਦੇ ਆਸਰੇ ਰਹਿੰਦਾ ਹੈ। ਤੁਸੀਂ ਮਨ ਨੂੰ ਸ਼ਬਦ ਵਿੱਚ ਲਾਓ ਟਿਕ ਜਾਊਗਾ, ਬਾਣੀ ਵਿੱਚ ਲਾਓ, ਨਾਮ ਵਿੱਚ ਲਾਓ, ਮਨ ਟਿਕ ਜੂਗਾ। ਨਾਮ ਦੇ ਆਸਰੇ, ਬਾਣੀ ਦੇ ਆਸਰੇ ਟਿਕਦਾ ਮਨ, ਇਹ ਉੱਧਰ ਟਿਕ ਜਾਂਦਾ, ਇਹਦੇ ਵੀ ਆਸਰੇ ਪੂਰਾ ਟਿਕਦਾ ਹੈ। ਨਿਰੁੱਤਰ ਹੋ ਗਏ, ਫਿਰ ਚਰਨੀ ਪੈ ਗਏ, ਕਹਿੰਦੇ ਮਹਾਰਾਜ ਤੁਸੀਂ ਮਹਾਨ। ਇਸ ਕਰਕੇ ਕਹਿੰਦੇ ਨਾਮ ਦੇ ਪ੍ਰਤਾਪ ਨੂੰ ਸੰਕਾਦਕ ਵੀ ਜਾਣਦੇ, ਵੀ ਜਿਹਦੇ ਕਰਕੇ ਹੰਸਾ ਅਵਤਾਰ ਦੇ ਦਰਸ਼ਨ ਹੋ ਗਏ, ਅਤੇ ਇਸ ਤਰ੍ਹਾਂ ਉਹਨਾਂ ਤੋਂ ਯਥਾਰਥ ਉੱਤਰ ਹੋ ਗਿਆ। ਬ੍ਰਹਮਾ ਦੇ ਪੁੱਤ ਮਹਾਨ ਕਹਾਏ ਜਾਂਦੇ, ਅਤੇ ਇਸ ਤਰ੍ਹਾਂ ਉਮਰ ਛੋਟੀ ਵਿੱਚ ਰਹਿ ਕੇ ਅਤੇ ਫਿਰ ਵੀ ਉਹਨਾਂ 'ਤੇ ਕੋਈ ਅਸਰ ਨਹੀਂ ਹੈ। ਵੱਡੀ ਉਮਰ ਕਰਕੇ ਵੀ ਇਉਂ ਇਹ ਨਾਮ ਦੇ ਪ੍ਰਤਾਪ ਕਰਕੇ ਸਾਰਾ ਹੈ। ਇਹ ਕਵੀ ਸੰਤੋਖ ਸਿੰਘ ਜੀ ਨੇ ਪਿਛਲੇ ਯੁਗਾਂ ਵਿੱਚ ਹੋ ਚੁੱਕੇ ਜਿਹੜੇ ਕੋਈ ਬੜੇ ਬੜੇ ਮਹਾਨ ਭਗਤ ਹੈ ਜਾਂ ਕਵੀ ਹੈ ਜਾਂ ਮੁਨੀ ਹੈ ਜਾਂ ਰਾਜੇ ਹੈ ਜਾਂ ਬ੍ਰਹਮਾ ਦੇ ਪੁੱਤਰ ਹੈ, ਉਹਨਾਂ ਦੇ ਨਾਂ ਲੈ ਕੇ ਨਾਮ ਦੀ ਮਹਿਮਾ ਕੀਤੀ ਹੈ। ਇਸ ਤੋਂ ਅੱਗੇ ਵੀ ਭਗਤਾਂ ਦੇ ਨਾਂ ਲਏ ਹੈ, ਜੈਦੇਵ ਜੀ ਦਾ ਨਾਂ, ਭਗਤ ਧੰਨੇ ਜੀ ਦਾ ਲਿਆ, ਅਮਰੀਕ ਦਾ, ਕਬੀਰ ਦਾ, ਪ੍ਰੂ ਰਾਜੇ ਦਾ, ਅੰਗਰੇਜ਼ ਰਿਖੀ ਦਾ, ਨਾਮਦੇਵ ਦਾ, ਭਪੀਖਣ ਦਾ, ਅਗਸਤ ਦਾ, ਮੰਨੂ ਰਾਜੇ ਦਾ, ਰਵਿਦਾਸ ਭਗਤ, ਅਜਾਮਲ, ਉਦੋ, ਕ੍ਰਿਸ਼ਨ ਦਾ ਚਾਚਾ, ਦੂਸਰਾ ਕਰੂਰ ਚਾਚਾ, ਹਨੂਮਾਨ, ਭੀਲਣੀ, ਧੰਤਾਯੋਗ, ਧੰਨਾ, ਇਹ ਸਾਰਿਆਂ ਦੇ ਨਾਂ ਲੈ ਕੇ ਨਾਮ ਦੀ ਮਹਿਮਾ ਕਵੀ ਜੀ ਨੇ ਕੀਤੀ ਹੈ। ਥੋੜ੍ਹਾ ਥੋੜ੍ਹਾ ਇਹਨਾਂ ਦਾ ਪ੍ਰਸੰਗ ਪੜ੍ਹ ਕੇ ਆਪਾਂ ਇਹ ਦੀਵਾਨ ਦਾ ਸਮਾਂ ਪੂਰਾ ਕੀਤਾ ਹੈ। ਇਸ ਤੋਂ ਅੱਗੇ ਜਿਹੜੇ ਬਾਕੀ ਭਗਤਾਂ ਦੇ ਨਾਮ ਲੈ ਕੇ ਮਹਿਮਾ ਵਡਿਆਈ ਨਾਮ ਦੀ ਕਵੀ ਜੀ ਨੇ ਕੀਤੀ ਹੈ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਪ੍ਰਹਿਲਾਦ ਕਵਾਦ ਤਿਲੋਚਨ ਨਾਰਦ ਧਰੂਸਨ ਕਾਦ ਜੈਦੇਵ ਸਤੰਨਾ ਅੰਬਰੀਕ ਕਬੀਰ ਪਰੂਰਵ ਅੰਗਰਾ ਨਾਮੇ ਵਿਭੀਖਣ ਕੁੰਭਜ ਮੰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਰਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ, ਹਾਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਰਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੁਮ ਕਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ